ਸਾਹਿਬ ਜੀਓ ਦੋਹਰਾ ਰਾਮਦਾਸ ਸ੍ਰੀ ਸਤਿਗੁਰੂ ਰਹਿ ਪ੍ਰੇਮ ਗਲ ਤਾਨ ਸਤਨਾਮ ਸਿਮਰਨ ਕਰਨ ਦੇ ਸਿੱਖਿਅਨ ਕਹ ਦਾਨ ਰਾਮਦਾਸ ਸ੍ਰੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਤ ਜੀ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਜੋ ਵਾਹਿਗੁਰੂ ਦਾ ਸਰੂਪ ਹੀ ਹਨ, ਉਹਨਾਂ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਲੜੀਵਾਰ ਰੂਪ 'ਚ ਸਰਵਣ ਕਰਨਾ ਪ੍ਰਾਰੰਭ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਨੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਕੱਲ ਦੇ ਇਤਿਹਾਸ ਰਾਪੀ ਆਪਾਂ ਪੜ੍ਹਿਆ ਸੁਣਿਆ ਰਾਜਾ ਰੂਪ ਵਿੱਚ ਪ੍ਰਵਾਨ ਕੀਤਾ ਹੈ। ਜਿਵੇਂ ਰਾਜਾ ਸਿੰਘਾਸਨ 'ਤੇ ਸਜਦਾ ਹੈ, ਸਦਰ ਸਿਰ 'ਤੇ ਛਤਰ ਝੂਲਦਾ ਹੈ ਸੋਹਣਾ, ਕਿਉਂ ਗੁਰੂ ਰਾਮਦਾਸ ਸਾਹਿਬ ਜੀ ਰਾਜਾ ਰੂਪ ਉਹਨਾਂ ਦੇ ਸੀਸ 'ਤੇ ਸਤ ਰੂਪੀ ਛਤਰ ਭੂਲ ਝੂਲ ਰਿਹਾ ਹੈ ਅਤੇ ਸੰਦੋਖ ਦੇ ਸਿੰਘਾਸਨ ਉੱਪਰ ਆਪ ਸਜ ਰਹੇ ਹਨ। ਰਾਜਿਆਂ ਅੱਗੇ ਝੰਡਾ ਝੂਲਦਾ ਹੁੰਦਾ, ਸਤਨਾਮ ਵਾਹਿਗੁਰੂ ਦਾ ਜਿਹੜਾ ਉੱਚੀ ਉੱਚੀ ਜਾਪ ਹੋ ਰਿਹਾ, ਇਹੀ ਝੰਡਾ ਝੂਲ ਰਹੇ ਹੈ। ਇਸੇ ਤਰ੍ਹਾਂ ਜਿਹੜੇ ਭਗਤੀ ਹੈ, ਇਹੀ ਗੁਰੂ ਰਾਮਦਾਸ ਰੂਪ ਪਾਤਸ਼ਾਹ ਕੋਲ ਕਹਿੰਦੇ ਮਾਇਆ ਹੈ, ਅਤੇ ਗਿਆਨ ਰੂਪੀ ਕਹਿੰਦੇ ਸੋਹਣਾ ਸਿਰ 'ਤੇ ਮੁਕਟ ਸਜ ਰਿਹਾ ਜੋ ਸੋਭਾ ਦਾ ਘਰ ਹੈ। ਜਿਹੜੇ ਚੰਗੀ ਅਕਲ ਮਤ ਵਾਲੇ, ਆਤਮ ਵਿਸ਼ੈਣੀ ਮਤ ਵਾਲੇ ਪੂਰਨ ਗੁਰਸਿੱਖ ਹਨ, ਇਹ ਆਪ ਜੀ ਪਾਤਸ਼ਾਹ ਪਾਸ ਵਜ਼ੀਰ ਹਨ। ਇਸੇ ਤਰ੍ਹਾਂ ਮੈਤਰੀ, ਧੀਰਜ, ਕਰਨਾ, ਖਿਮਾ, ਅੱਠੇ ਪੈਰ ਪ੍ਰਸੰਨ ਰਹਿਣਾ, ਇਹ ਰਥਾਂ ਦੀ ਫੌਜ ਹੈ। ਸਾਰ ਕੀ ਹੈ, ਅਸਾਰ ਕੀ, ਚੰਗਾ ਕੀ, ਮਾੜਾ ਕੀ ਹੈ, ਐਸਾ ਜਿਹੜਾ ਵਿਚਾਰ ਹੈ ਸ੍ਰੇਸ਼ਟ ਅਤੇ ਪੱਕਾ ਜਿਹੜਾ ਸੋਹਣਾ ਵਿਰਾਗ ਹੈ, ਯੋਗ ਅਤੇ ਧਰਮ ਹੈ, ਇਹ ਹਾਥੀਆਂ ਵਾਲੀ ਫੌਜ ਹੈ। ਮਨ ਨੂੰ ਰੋਕ ਕੇ ਰੱਖਣਾ, ਤਾਂ ਇੰਦਰੀਆਂ 'ਤੇ ਕੰਟਰੋਲ ਰੱਖਣਾ, ਚਿਤਵਿਰਤੀ ਨਿਰੋਧਾ ਸਾ ਯੋਗਾ, ਚਿਤਵਿਰਤੀ ਦਾ ਰੋਕ ਕੇ ਰੱਖਣਾ, ਮਾੜੇ ਪਾਸੋਂ ਜੁੜੇ ਰਹਿਣਾ, ਇਹਨੂੰ ਯੋਗ ਕਹਿੰਦੇ ਨੇ। ਨੇਮ ਕਰਨਾ, ਨਿਤਨੇਮ ਕਰਨਾ, ਜਾਂ ਦੈਵੀ ਗੁਣਾਂ ਦੇ ਸੁਗੁਣਾਂ ਦੇ ਧਾਰਨੀ ਹੋਣਾ, ਉਪਰਤ ਉਪਰਾਮ ਰਹਿਣਾ, ਤਿੱਥਿਆ ਦੁੱਖ ਭੁੱਖ ਨੂੰ ਇੱਕੋ ਜਿਹਾ ਸਹਾਰ ਲੈਣਾ, ਸੰਭਾਲ ਲੈਣਾ ਦੁੱਖ ਭੁੱਖ ਵਿੱਚ, ਇਹ ਆਪ ਜੀ ਦੇ ਕੋਲ ਘੋੜਿਆਂ ਦੀ ਫੌਜ ਹੈ। ਸ਼ਰਧਾ, ਪਵਿੱਤਰਤਾ, ਸਿਹਤ, ਬੁੱਧੀ, ਜਿੰਨੇ ਸ਼ੁਭ ਕਰਮ ਹੈ, ਇਸੇ ਤਰ੍ਹਾਂ ਜਿਹੜੀ ਵਿਰਾਮਤਾਈ ਹੈ, ਸ਼ਾਂਤੀ ਹੈ, ਭਾਉ ਹੈ, ਤਪ ਹੈ, ਪ੍ਰੇਮ ਹੈ, ਇਹ ਪੈਦਲ ਫੌਜ ਹੈ ਆਪ ਜੀ ਕੋਲ। ਪ੍ਰੇਮ ਜਿਹੜਾ ਹੈ, ਇਹੀ ਬਲੀ ਆਪ ਜੀ ਦਾ ਸੈਨਾਪਤੀ ਹੈ, ਕਮਾਂਡਰ ਹੈ। ਵਾਹਿਗੁਰੂ ਦਾ ਜਿਹੜਾ ਸੁੰਦਰ ਕੀਰਤਨ ਕਰਨਾ ਹੈ, ਇਹ ਸੋਹਣੇ ਧੌਂਸੇ ਨਗਾਰੇ ਦਾ ਵਜਣਾ ਹੈ। ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਅੰਤਰੂਪ ਰੂਪ ਗੁਣਾ ਕਰਕੇ ਪਾਤਸ਼ਾਹ ਰੂਪ, ਰਾਜਾ ਰੂਪ ਹੋ ਕੇ ਸੋ ਰਹੇ ਹੈ। ਜਿਵੇਂ ਰਾਜਾ ਅੱਕੀਆਂ ਨੂੰ ਜਿੱਤਦਾ ਹੈ, ਮੋਹ ਰੂਪੀ ਜਿਹੜਾ ਮਨ ਬੈਰੀ ਹੈ, ਇਹ ਮੋਹ ਰੂਪੀ ਬੈਰੀ ਜਿਹੜਾ ਮਨ ਰੂਪੀ ਦੇਸ਼ ਦੀ ਥਾਂ ਵਿੱਚ ਵਸ ਰਿਹਾ ਹੈ, ਇਹ ਚੰਗਾ ਘਰ ਬਣਾ ਕੇ ਆਸ਼ੀਸ਼ ਇੱਥੇ ਰਾਜ ਕਰ ਰਿਹਾ, ਅੱਕੀ ਹੋ ਰਿਹਾ ਹੈ। ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਕਹਿੰਦੇ ਮਾਰ ਕੇ ਮਨ ਰੂਪੀ ਮੋਹ ਰੂਪੀ ਬੈਰੀ ਨੂੰ, ਮਨ ਰੂਪੀ ਥਾਂ ਵਿੱਚੋਂ ਇਹਨੂੰ ਇਸ਼ਾਰ ਕਰ ਦਿੱਤਾ, ਪਾਪ ਕਰ ਦਿੱਤਾ ਹੈ। ਇਹਦੇ ਜਿਹੜੇ ਨਾਲ ਹੀ ਕਾਮ ਅਤੇ ਕ੍ਰੋਧ ਅਤੇ ਲੋਭ ਪੜ ਸੂਰ ਹੈ, ਇਹਦੇ ਕਮਾਂਡਰ ਸਨ, ਅਫਸਰ ਸਨ, ਇਹਨਾਂ ਨੂੰ ਵੀ ਨਾਲ ਹੀ ਖਤਮ ਕਰ ਦਿੱਤਾ ਹੈ। ਕਿਉਂ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਰੂਪ ਹੋ ਕੇ, ਰਾਜਾ ਰੂਪ ਹੋ ਕੇ ਸਵਾਏ ਮਾਨ ਹੈ। ਉਹ ਸਾਰਾ ਪ੍ਰਸੰਗ ਆਪਾਂ ਪੜ੍ਹਿਆ ਸੁਣਿਆ ਹੈ, ਅਜੇ ਅੱਗੇ ਆਉਂਦਾ ਮਨ ਚਿਤ ਲਾ ਕੇ ਸੁਣੀਏ। ਰਾਮਦਾਸ ਸ੍ਰੀ ਸਤਿਗੁਰੂ। ਆ ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਕਥਾ ਸੁਣ ਵਾਲੇ ਗੁਰਸਿੱਖੋ ਸਿੰਘੋ, ਸਵਾਏ ਮਾਨ ਜੋ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹਨ, ਰਹਿ ਪ੍ਰੇਮ ਗਲਤਾਨ। ਹਮੇਸ਼ਾ ਕਹਿੰਦੇ ਪ੍ਰੇਮ ਦੇ ਵਿੱਚ ਹੀ ਗਲਤਾਨ ਰਹਿੰਦੇ, ਪ੍ਰੇਮ ਦੇ ਵਿੱਚ ਹੀ ਮਸਤ ਰਹਿੰਦੇ, ਪ੍ਰੇਮ ਵਿੱਚ ਝੂਲਦੇ ਰਹਿੰਦੇ ਹਨ, ਪ੍ਰੇਮ ਵਿੱਚ ਹੀ ਲਵਲੀਨ ਰਹਿੰਦੇ ਹਨ। ਸਤਿਨਾਮ ਸਿਮਰਨ ਕਰਨ, ਸੱਚੇ ਨਾਮ ਵਾਹਿਗੁਰੂ ਦਾ ਜਿਹੜਾ ਅੱਠੇ ਪੈਰ ਸਿਮਰਨ ਕਰਦੇ ਰਹਿਣਾ ਹੈ। ਦੇ ਸਿੱਖਿਆ ਕਹ ਦਾਨ, ਇਹ ਸਿੱਖਾਂ ਨੂੰ ਗੁਰੂ ਮਹਾਰਾਜ ਕਹਿੰਦੇ ਮੁਕਤੀ ਦਾਨ ਦਿੰਦੇ, ਇਹ ਆਪਣੇ ਕੋਲੋਂ ਕਹਿੰਦੇ ਕੋਈ ਲੈ ਦੇ ਕੇ ਨਹੀਂ, ਇਵੇਂ ਆਪ ਤਾਂ ਨਾ ਵੀ ਕੋਈ ਨਾ ਕੋਈ ਦੇਵ ਅਤੇ ਫਿਰ ਉਪਦੇਸ਼ ਦਿੰਦੇ, ਫਿਰ ਕੁਝ ਕਹਿੰਦੇ ਨੇ। ਕਥਾ ਬਾਜੀ ਕਹਿ ਉਹਨਾਂ ਨੂੰ ਕਹੋ ਵੀ ਕੋਈ ਸ਼ਬਦ ਦੀ ਕਥਾ ਸੁਣਾ ਦਿਓ, ਉਹ ਕਹਿਣਗੇ ਵੀ ਇੱਕ ਮਹਾਂਵਾਕ ਦਾ ਇੱਕ ਸੌ ਘੱਟੋ ਘੱਟ 11 ਰੁਪਈਏ, ਨਹੀਂ ਤਾਂ 251 ਅਸੀਂ ਲੈਂਦੇ ਹਾਂ। ਚਲੋ ਧਰਮ ਦੀ ਜਗ੍ਹਾ ਹੈ, ਇੰਨੇ ਕੁ ਦੇ ਦਿਓ। ਅਸੀਂ ਉਹ ਅਖਾੜੇ ਪ੍ਰਾਗਰਾਜ ਕੁੰਭ ਅਤੇ ਗਿਆਨੀ ਉਹਨਾਂ ਦਾ ਬੰਨਿਆ ਹੋਇਆ ਸੀ, ਜਿਵੇਂ ਬਾਕੀ ਸਾਧੂਆਂ ਦੀ ਦਕਸ਼ਣਾ ਬੰਨੀ ਹੈ। ਸ਼੍ਰੀ ਮਹੰਤ ਕਹਿੰਦਾ ਵੀ ਮੈਂ ਉਹਦੇ ਜਾਊਂ ਜਿਹੜਾ 1100 ਭੇਟਾ ਕਰੂਗਾ, 1100 ਤੋਂ ਬਗੈਰ ਮੈਂ ਰੋਟੀ ਨਹੀਂ ਖਾਣੀ ਕਿਸੇ 'ਤੇ। ਜਿਹਨੇ ਭੰਡਾਰਾ ਕਰਨਾ ਮੈਨੂੰ ਪੰਗਤ ਵਿੱਚ ਬਿਠਾਉਣਾ, 1100 ਮੱਥਾ ਟੇਕੋ, ਅਤੇ ਵੱਧ ਭਾਵੇਂ ਤੁਸੀਂ 11000 ਵੀ ਦੇ ਸਕਦੇ, ਤੁਹਾਡੀ ਤਾਂ ਘੱਟੋ ਘੱਟ ਮੇਰੀ ਪੂਜਾ ਹੈ ਸ਼੍ਰੀ ਮਹੰਤ ਦੀ। ਐਵੇਂ ਲਾਗੀਆਂ ਦੇ ਉੱਥੇ ਬੰਨੇ ਹੋਏ ਸੀ, ਕਥਾ ਵਾਚਕਾਂ ਦੇ ਵੀ, ਗੁਠਾਰੀ ਦੇ ਵੀ, ਜਿਹੜਾ ਕਾਰੋਬਾਰੀ ਹੈ ਉਹ, ਜਿਹੜੇ ਕੋਈ ਉਹਦੇ ਹੇਠਾਂ ਮੁਖੀਏ ਮੁਖੀਏ ਮਹੰਤ ਜੇ ਹੈ। ਮੈਂ ਕਿਹਾ ਵੀ ਹੱਦ ਹੋ ਗਈ, ਇਹ ਤਾਂ ਸਾਰੇ ਇਹਨੂੰ ਵੱਧ ਤਾਂ ਤੁਸੀਂ ਖਰਚ ਕਰਾ ਦੇਣੇ, ਨਾ ਤਾਂ ਲੰਗਰ 'ਤੇ ਹੋਣਾ ਨਹੀਂ ਹੈ। ਉਹ 35-36 ਹਜ਼ਾਰ ਰੁਪਈਆ ਲਿਆ ਪੂਜਾ 'ਤੇ ਹੀ ਨਿਕਲ ਨਿਕਲ ਜਾਂਦਾ, ਅਤੇ 40-45 ਹਜ਼ਾਰ ਲੰਗਰ 'ਤੇ ਆਉਂਦਾ ਹੈ। ਉਹ ਲਿਸਟ ਜੀ ਬਣਾ ਕੇ ਮੈਨੂੰ ਦਿੱਤੀ ਸੀ, ਕਿਉਂਕਿ ਮਹਾਤਮਾ ਨੇ ਕਿਹਾ ਸੀ ਵੀ ਜਦੋਂ ਜਾਇਆ ਕਰਿਆ ਉੱਥੇ ਲੰਗਰ ਕਰ ਦਿਆ ਕਰ ਇਹਨਾਂ ਨੂੰ। ਉਹ ਇਸ ਤਰ੍ਹਾਂ ਜਾਣੀ ਉਹ ਵੀ ਲੈ ਦੇ ਕੇ ਕੁਝ ਕਰਦੇ ਨੇ। ਉਹ ਗਿਆਨੀ ਵੀ ਕਹੇ ਵੀ ਮੈਂ ਤਾਂ 151 ਲੈਣੇ ਤਾਂ ਸ਼ਬਦ ਦੀ ਕਥਾ ਕਰੂੰਗਾ। ਉਹ ਕਹਿੰਦੇ ਮੈਨੂੰ ਕਹਿੰਦੇ ਵੀ ਤੂੰ, ਮੈਂ ਕਿਹਾ ਮੇਰਾ ਤਾਂ ਹੈ ਨਹੀਂ ਇਹ ਜਾ, ਮੈਂ ਤਾਂ ਰੋਟੀ ਪਾਣੀ ਖਾ ਕੇ ਕਰ ਲੈਂਦਾ, ਇੰਨਾ ਹੀ ਬਥੇਰਾ ਆਪ ਇੰਨੇ ਕੁ ਯੋਗ ਹੀ ਹੈ, ਰੁਪਈਏ ਲੈਣ ਯੋਗ ਹੈ ਨਹੀਂ, ਨਾ ਸਾਨੂੰ ਪਚਣੇ। ਇਹ ਤਾਂ ਜਿਹਨਾਂ ਦੇ ਪਛਦੇ ਵੀ ਉਹ ਖਾਖੂ ਲੈਣ, ਇਹ ਆਪਾਂ ਤਾਂ ਤਨ ਨਿਰਵਾਹ ਮਾਤਰ ਹੀ ਲੇਵੇ, ਸਰੀਰ ਦੇ ਨਿਰਵਾਹ ਮਾਤਰ ਲੈਣੇ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਸਿੱਖਾਂ ਨੂੰ, ਜਿਹੜਾ ਕੋਈ ਉਹ ਦਾਨ ਰੂਪ ਵਿੱਚ ਹੀ ਉਪਦੇਸ਼ ਦਿੰਦੇ ਹੈ, ਕੋਈ ਮਾਇਆ ਮੋਇਆ ਲੈ ਕੇ ਨਹੀਂ, ਉਹ ਸੁੱਤੇ ਸਿੱਧ ਕੋਈ ਪ੍ਰੇਮੀ ਨੇਮੀ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਮੱਥਾ ਟੇਕ ਜੇ ਭੇਟਾ ਕਰ ਜੇ, ਉਹ ਵੱਖਰੀ ਗੱਲ ਹੈ। ਉਹ ਸਿਆਣੇ ਗੁਰਸਿੱਖਾਂ ਨੂੰ ਸਤਿਕਾਰ ਨਾਲ ਸਭ ਕੁਝ ਦੇਈ ਦੂਈ ਜਾਂਦਾ ਹੈ, ਤਾਂ ਮਨ ਦਾ ਹੀ ਭਰਮ ਹੁੰਦਾ ਵੀ ਜੇ ਮੈਂ ਨਾ ਉਹ ਕੀਤਾ ਸ਼ਾਇਦ ਮੈਂ ਭੁੱਖਾ ਮਰ ਜਾਊਂਗਾ। ਭੁੱਖਾ ਕੋਈ ਨਹੀਂ ਮਰਦਾ ਹੈ, ਇਹ ਤਾਂ ਗੁਰੂ 'ਤੇ ਨਿਰਭਰ ਹੋ ਜਾ, ਸਗੋਂ ਜ਼ਿਆਦਾ ਮਿਲ ਜਾਂਦੇ ਨੇ। ਕੋਈ ਨਾ ਕਿਤੇ ਇੱਕੋ ਹੀ ਆ ਜਾਂਦਾ, ਉਹੀ ਸਾਲ ਭਰ ਦੀ ਕਸਰ ਮਸਰ ਕੱਢ ਜਾਂਦਾ, ਉਹੀ ਕਹਿ ਦਿੰਦਾ ਵੀ ਤੁਸੀਂ ਦਿਆ ਕਰੋ ਕਰੋ ਕਥਾ ਕਰ ਤਕੜੇ ਹੋ ਕੇ, ਇਹ ਉਹ ਸਾਰਾ ਮੈਂ ਕੁਛ ਕਰ ਜਾਊਂਗਾ। ਜਦੋਂ ਉਹ ਗੁਰੂ ਦੇ ਪ੍ਰੈਣ ਹੋ ਜਾਂਦਾ ਇਸ ਤਰ੍ਹਾਂ, ਫਿਰ ਗੁਰੂ ਵੱਲੋਂ ਕਰਤਾ ਵਰਤ ਜਾਂਦੀ, ਪਰ ਮਨ ਜਿਹੜਾ ਸਾਡਾ ਨਹੀਂ ਮੰਨਦਾ ਹੈ, ਇਹ ਕਹਿੰਦਾ ਨਹੀਂ ਆ ਨਹੀਂ, ਕਿਉਂਕਿ ਅਗਿਆਨੀ ਮਨ ਵੀ ਸਮਝ ਹੈ ਗੁਰੂ ਨੂੰ ਇਹ ਸਰਬ ਕਲਾ ਸਮਰੱਥ ਵੀ ਜਿਸ ਗੁਰੂ ਦੀ ਗੋਦ ਵਿੱਚ ਬੈਠਾ ਹੈ ਜਿਹਦੀ ਮੈਂ ਕਥਾ ਵਿਆਖਿਆ ਸਿਰ ਸ਼ਲਾਘਾ ਕਰ ਰਹੇ ਹੋ ਗੁਰੂ ਤਾਂ ਇੱਕ ਸੈਕਿੰਡ ਟੀਨੀ ਲਾਉਂਦਾ ਭਾਂਡੇ ਟਿੰਡੇ ਜਿਹੇ ਭੰਨ ਕੇ ਗਰੀਬੀ ਮਿੰਟ 'ਚ ਹੀ ਕੱਢ ਦਿੰਦਾ ਹੈ ਦੋ ਪ੍ਰਸ਼ਾਦੇ ਛਿੜ ਕੇ ਜਿਵੇਂ ਉਹ ਮਰਦਾਨੇ ਨੂੰ ਮਹਾਰਾਜ ਗਰੀਬ ਸਿੱਖ ਦੇ ਘਰ ਲੈ ਗਏ ਸੀ ਅਤੇ ਆਉਂਦਿਆਂ ਹੋਇਆ ਭਾਂਡੇ ਭੰਨ ਤੇ ਕੁੱਲੀ ਜੀ ਛੰਨ ਤੋੜਤੀ ਸੀ ਅਤੇ ਮਹਾਰਾਜ ਨੂੰ ਮਰਦਾਨਾ ਕਹਿੰਦਾ ਵੀ ਮਹਾਰਾਜ ਤੁਸੀਂ ਵੀ ਅਚਰਜੀ ਗੱਲਾਂ ਕਰਨੀ ਸਮਝ ਨਹੀਂ ਆਉਂਦੀ ਗਰੀਬ ਸਿੱਖ ਨੇ ਆ ਕੁਛ ਕੀਤਾ ਸੀ ਤੁਸੀਂ ਕੀ ਸਵਾਰਿਆ ਮਹਾਰਾਜ ਕਹਿੰਦੇ ਵੀ ਤੈਨੂੰ ਕੀ ਭੁਲੇਖਾ ਪੈ ਗਿਆ ਮਹਾਰਾਜ ਤੁਸੀਂ ਸਾਰਾ ਭੰਨ ਤੋੜਿਆ ਮਹਾਰਾਜ ਕਹਿੰਦੇ ਨਹੀਂ ਸਾਰਾ ਬਣਾ ਰਹੇ ਸਭ ਕੁਛ ਸਵਾਰ ਆਏ ਜਦੋਂ ਵਾਪਸ ਆ ਕੇ ਦੇਖਿਆ ਤਾਂ ਗੱਲ ਉਹੀ ਕਿੱਥੇ ਤਾਂ ਉਹ ਵਿਚਾਰੇ ਨੇ ਸਾਲਾਂ ਦੇ ਸਾਲਾਂ ਦੀ ਉੱਥੇ ਲੜਕਣਾ ਸੀਗਾ ਮਿਸਤਰੀਆਂ ਨੂੰ ਤੰਗ ਕਰਨਾ ਸੀ ਮਜ਼ਦੂਰਾਂ ਨੇ ਤੰਗ ਕਰਨਾ ਸੀ ਅਤੇ ਬਾਹਰਾਂ ਨੇ ਬਸ ਅੱਖ ਦੇ ਪੂਰੇ ਵਿੱਚ ਹੀ ਮਹਿਲ ਉਸਾਰ ਕੇ ਰਹੇ ਹਰਨ ਭਰਨ ਜਾਕਾ ਨੇਤਰ ਜੀ ਨੂੰ ਖੰਜੀ ਨੇ ਖੰਡ ਬ੍ਰਹਮੰਡ ਮਿਟਾ ਦਿੱਤੇ ਉਹਨੂੰ ਆ ਮਕਾਨ ਜਿਹਾ ਬਣਾਉਣਾ ਕੀ ਹੈ ਪਰਮੇਸ਼ਰ ਨੂੰ ਔਖਾ ਖੜਾ ਹੋ ਗਿਆ ਸੋਹਣੇ ਦੇ ਭਾਂਡੇ ਹੋ ਬਸ ਪਿਆ ਮਕਾਨ ਭਰਿਆ ਰਦਾਨਾ ਦੇਖ ਕੇ ਚਿਹਰੇ ਹੋ ਗਿਆ ਕਹਿੰਦਾ ਵੀ ਹੱਦ ਹੋ ਗਈ ਮਹਾਰਾਜ ਬਾਹਰੋਂ ਆਉਂਦੇ ਦਾ ਵੀ ਸਭ ਕੁਝ ਭੰਨੀ ਤੋੜੀ ਜਾਂਦੇ ਉਹ ਸਭ ਕੁਝ ਦੇਈ ਜਾਂਦੇ ਹਾਂ ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਸਾਰਿਆਂ ਕੋਈ ਸਿੱਖਾਂ ਨੂੰ ਜੋ ਆਉਂਦਾ ਉਹਨੂੰ ਉਪਦੇਸ਼ ਦਾ ਜਿਹੜਾ ਦਾਨ ਹੀ ਦਿੰਦੇ ਆ ਮੁਕਤੀ ਦਿੰਦੇ ਕੁਝ ਨਹੀਂ ਲੈਂਦੇ ਹਨ ਚੌਪਈ ਸਤ ਸੰਗਤ ਨਿਤ ਹੋਤ ਵਿਸਾਲਾ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵੀ ਜਦੋਂ ਦੀਵਾਨ ਲੱਗਦਾ ਬੜੀ ਭਾਰੀ ਸਤਸੰਗਤ ਹੁੰਦੀ ਬਹੁਤਾ ਸਮਾਂ ਕਥਾ ਕੀਰਤਨ ਹੁੰਦਾ ਇਹੀ ਸਤਸੰਗਤ ਹੁੰਦੀ ਹੈ ਆਵੇ ਹੈ ਸਿੱਖ ਬਨ ਹੈ ਨਿਤ ਜਾਲਾ ਹਾਂ ਬਹੁਤੇ ਲੋਕ ਆਉਂਦੇ ਹਨ ਬਹੁਤੇ ਫਿਰ ਉਪਦੇਸ਼ ਲੈ ਕੇ ਮਹਾਰਾਜ ਦੇ ਸਿੱਖ ਬਣ ਜਾਂਦੇ ਹਨ ਜਹ ਕਹਿ ਨਗਰ ਗ੍ਰਾਮ ਵੱਡ ਛੋਟੇ ਜਿੱਥੇ ਕਿੱਥੇ ਗੋਇੰਦਵਾਲ ਦੇ ਇਰਦ ਗਿਰਦ ਨਗਰ ਹਨ ਕਸਬੇ ਹਨ ਗ੍ਰਾਮ ਔਰ ਜਿਹੜੇ ਕੋਈ ਸ਼ਹਿਰ ਸ਼ੁਰ ਜੇ ਹੋਰ ਜਿਹੜੇ ਛੋਟੇ ਪਿੰਡ ਪੁੰਡ ਜੇ ਹਨ ਗੁਰ ਗੁਰ ਜਪ ਹੈ ਲੱਖ ਕਈ ਕੋਟੇ ਔਰ ਜਿਹੜੇ ਉਪਦੇਸ਼ ਲੈ ਕੇ ਸਿੱਖ ਬਣ ਜਾਂਦੇ ਹੈ ਕਹਿੰਦੇ ਉਹ ਭਾਵੇਂ ਜਾਂ ਲੱਖਾਂ ਅਥਵਾ ਕਈ ਕਰੋੜ ਉਹ ਸਿੱਖ ਨੇ ਅਤੇ ਵਾਹਿਗੁਰੂ ਜਾਂ ਧੰਨ ਗੁਰੂ ਰਾਮਦਾਸ ਜਪਦੇ ਹਨ ਸਿੱਖੀ ਕੇ ਮਾਰਗ ਸੁਭ ਪਰ ਹੀ ਜਿਹੜੇ ਉਪਦੇਸ਼ ਲੈਣੇ ਗੁਰੂ ਨਾਨਕ ਸਾਹਿਬ ਦੇ ਸਿੱਖੀ ਪੰਥ ਦੇ ਰਸਤੇ ਪੈ ਜਾਂਦੇ ਜੋ ਬੜਾ ਚੰਗਾ ਹੈ ਅਪਰਨ ਕੇ ਮਤ ਕੋ ਪਰ ਹਰਹੀ ਉਹ ਜਿਹੜੇ ਕੋਈ ਕੰਨ ਪਾਟੇ ਆ ਜੈਨੀ ਸਰੇਬੜੇ ਜੇ ਹੈ ਉਹਨਾਂ ਦੇ ਮਤ ਨੂੰ ਕਹਿੰਦੇ ਦੂਰ ਕਰ ਦਿੰਦੇ ਛੱਡ ਦਿੰਦੇ ਉਹ ਤੋਂ ਪਰੇ ਰਹਿੰਦੇ ਹੈ ਮਾਨੁਖ ਜਨਮ ਸਫਲਤਾ ਕਰਹੀ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਤੋਂ ਉਪਦੇਸ਼ ਲੈ ਕੇ ਸਿੱਖ ਸਜ ਕੇ ਵਾਹਿਗੁਰੂ ਜਪ ਕੇ ਮਨੁੱਖ ਜਨਮ ਨੂੰ ਸਫਲ ਕਰ ਗੁਰ ਮਹਿਮਾ ਸਰਦਾ ਤੇ ਧਰਹੀ ਗੁਰੂ ਕੀ ਜਿਹੜੀ ਮਹਾਨ ਮਹਿਮਾ ਹੈ ਵਡਿਆਈ ਉਹਨੂੰ ਸ਼ਰਧਾ ਨਾਲ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹੈ ਦੁਸ਼ਟ ਦੇਖ ਕਰ ਦੁਖਤ ਵਿਸਾਲੇ ਜਿਹੜੇ ਕੋਈ ਦੁਸ਼ਟ ਲੋਕ ਜਿਹਨਾਂ ਨੂੰ ਦੁਸ਼ਟ ਅਦਵੈਤੀ ਇਸ਼ਟ ਪਿਆਰੀ ਅਦਵੈਤੀ ਚੰਗੀ ਲੱਗਦੀ ਹੈ ਉਹ ਦਵੈਤੀ ਲੋਕ ਦੇਖ ਦੇਖ ਕਰ ਕਰ ਬੜੀ ਦੁਖੀ ਹੁੰਦੇ ਹਨ ਵਰਖਾ ਜਲ ਹੈ ਜਿਵਾਸੋ ਜਾਲੇ ਜੇ ਕਹਿੰਦੇ ਬਹੁਤੀ ਬਦਲ ਦੀ ਬਾਰਿਸ਼ ਪੈ ਜਾਏ ਤੇ ਜਵਾਹਾਂ ਸਾਰਾ ਹੀ ਸੜ ਮੱਚ ਜਾਂਦਾ ਹੋਰ ਸਾਰੀ ਬਨਸਪਤੀ ਹਰ ਭਰੀ ਹੋ ਜਾਂਦੀ ਹੈ ਤੇ ਜਵਾਹਾਂ ਜਦੋਂ ਬਾਰਿਸ਼ ਪਊਗੀ ਉਦੋਂ ਸੜ ਮੱਚ ਜਾਊ ਸੁੱਕ ਜਾਊ ਇਸ ਤਰ੍ਹਾਂ ਕਹਿੰਦੇ ਜਵਾਹਾਂ ਜਿਵੇਂ ਸੜ ਮੱਚ ਜਾਂਦਾ ਨਾ ਬਹੁਤੀ ਬਾਰਿਸ਼ ਨਾਲਿਆਂ ਗੁਰੂ ਕੇ ਉਪਦੇਸ਼ ਨਾਲ ਜਵਾਹੇ ਵਰਗੇ ਜਿਹੜੇ ਦਵੈਤੀ ਲੋਕ ਉਹ ਸੜ ਮੱਚ ਗਏ ਹਨ ਸਹ ਨਹਿ ਸਕ ਹੈ ਕੋ ਮੂੜ ਕੋ ਭਾਗੇ ਉਹ ਖੋਟੇ ਮੂਰਖ ਖੋਟੇ ਭਾਗਾਂ ਵਾਲੇ ਗੁਰੂ ਕੀ ਮਹਿਮਾ ਵਡਿਆਈ ਨੂੰ ਚੜ੍ਹਦੀ ਕਲਾ ਨੂੰ ਦੇਖ ਕੇ ਸਹਿ ਸਹਾਰ ਨਹੀਂ ਸਕਦੇ ਮਨਹੋ ਚੰਦਰ ਕਾ ਬਿਰਹਨ ਲਾਗੇ ਮਨਹੋ ਜਿਵੇਂ ਚੰਦਰ ਦੀ ਜਿਹੜੀ ਚਾਨਣੀ ਹੈ ਉਹ ਵਿਛੋੜੇ ਵਾਲੇ ਇਸ ਨੂੰ ਬੜੀ ਮਾੜੀ ਲੱਗਦੀ ਹੈ ਦੁੱਖ ਦਿੰਦੀ ਹੈ ਉਹਨਾਂ ਨੂੰ ਦੁੱਖ ਦਿੰਦੀ ਸ੍ਰੀ ਗੁਰੂ ਕੀ ਵਡਿਆਈ, ਸਿੱਖਣ ਕੀ ਆਸਰੀਤ ਨਵੀਨ, ਗੁਰੂ ਕੇ ਸਿੱਖਾਂ ਦੀ ਬਾਕੀ ਪੰਥਾਂ ਨੂੰ ਐਸੀ ਨਵੀਂ ਰੀਤੀ ਹੈ, ਮਰਯਾਦਾ ਹੈ, ਏਕ ਤਪੇ ਨੇ ਦੇਖਣ ਕੀ ਨਾ। ਗੋਇੰਦਵਾਲ ਵਿੱਚ ਇੱਕ ਹਰਵੰਸ ਨਾਮ ਦਾ ਤਪਾ ਰਹਿੰਦਾ ਸੀ, ਉਸਨੇ ਦੇਖਣਾ ਕੀਤੀ ਹੈ ਨਵੀਂ ਰੀਤੀ। ਤਰਕ ਕਰਨ ਕੋ ਉਮਗਿਓ ਰਹੇ, ਸਿੱਖਾਂ ਦੀ ਰੀਤੀ ਮਰਯਾਦਾ ਨੂੰ ਦੇਖ ਦੇਖ ਕੇ ਹਮੇਸ਼ਾ ਉਹਦੇ ਤੇ ਤਰਕ ਕਰਨ ਵਾਸਤੇ, ਉਜਿਤ ਕਰਨ ਵਾਸਤੇ ਉੱਛੜਿਆ ਰਹਿੰਦਾ, ਤਿਆਰ ਪ੍ਰਤਾਰ ਹੋਇਆ ਸਾਵਧਾਨ ਹੋਇਆ ਰਹਿੰਦਾ। ਇਹੋ ਕਿਆ ਕੀਨ ਨਰਨ ਸੋ ਕਹੈ, ਜਿਹੜੇ ਕੋਈ ਦੇ ਸਿੱਖ ਸੇਵ ਸਰਦਾਜੂ ਦੇ ਪੁਰਸ਼, ਉਹਨਾਂ ਨੂੰ ਇਹ ਕਹਿੰਦਾ ਵੀ ਇਹ ਬਈ ਇਹਨਾਂ ਨੇ ਕੀ ਇਹ ਨਵੀਂ ਰੀਤੀ ਸ਼ੁਰੂ ਕੀਤੀ ਹੋਈ ਹੈ। ਪੂਜਨ ਕੋ ਕਰ ਪ੍ਰੀਤ ਬਡੇਰੀ, ਆਵੇ ਪੁੱਛੀਏ ਇਹਨਾਂ ਨੂੰ ਬਹੁਤ ਵੱਡੀ ਪ੍ਰੀਤੀ ਜੀ ਕਰਕੇ। ਆਏ ਸਭਾ ਸਤਿਗੁਰ ਕੀ ਹੇਰੀ, ਇੱਕ ਦਿਨ ਕਹਿੰਦੇ ਜਿਹੜਾ ਤਪਾ ਹਰਵੰਸ ਨਾਮ ਦਾ, ਇਹਨੇ ਆ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆ ਦੇਖਿਆ, ਸਭਾ ਤੱਕੀ ਹੈ, ਬੰਧਨ ਕਰ ਸਮੀਪ ਤਬ ਥੇਰਿਓ। ਹਰਵੰਸ ਨਾਮ ਦਾ ਜਿਹੜਾ ਤਪਾ, ਨਮਸਕਾਰ ਕਰਕੇ ਤਦੋਂ ਗੁਰੂ ਰਾਮਦਾਸ ਸਾਹਿਬ ਦੇ ਨੇੜੇ ਟਿਕ ਗਿਆ। ਬੈਠਾਇਬ ਗੁਰ ਆਦਰ ਕਰਿਓ, ਗੁਰੂ ਮਹਾਰਾਜ ਨੇ ਆਦਰ ਸਤਿਕਾਰ ਕੀਤਾ, ਕੋਲ ਬਿਠਾ ਲਿਆ, ਸਜਾ ਲਿਆ ਹੈ। ਪੁਨ ਬੂਜਿਓ ਕਹ ਦੁਸ਼ਟਨ ਦਵਨੋ, ਜਿਹੜੇ ਦੁਸ਼ਟ ਲੋਕ ਨੂੰ ਦਵਾਉਣ ਵਾਲੇ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਪੁੱਛਿਆ ਏ ਤਪੇ ਨੂੰ, ਕਾਰਨ ਕਵਨ ਆਪ ਆਗਵਨੋ। ਆਗਵਨੋ ਹੇ ਹਰਵੰਸ ਤਪਾ ਜੀ, ਕੀ ਕਾਰਨ ਹੈ ਆਪ ਜੀ ਦਾ ਜਿੱਥੇ ਸਭਾ ਵਿੱਚ ਆਉਣਾ ਹੋਇਆ? ਕਿਰਪਾ ਕਰੋ ਸਮਝਾਵੋ ਕਹਿ ਕਹਿ, ਹੇ ਤਪਾ ਜੀ ਕਿਰਪਾ ਕਰਕੇ ਕਹਿ ਕੇ ਕੋਈ ਬਚਨ ਸਮਝਾਓ ਵੀ ਇਸ ਕਾਰਨ ਲਈ ਅਸੀਂ ਆਏ ਹਾਂ ਜੀ। ਹਮ ਪੂਰੇ ਤਿਹ ਚਿੱਤ ਮਹਿ ਚਹਿ ਕੇ, ਮੇਰੇ ਕੰਮ ਨੂੰ ਲੈ ਕੇ ਕੰਮ ਕਰਾਉਣ ਲਈ ਤੁਸੀਂ ਆਏ ਹੋ, ਚਿੱਤ ਵਿੱਚ ਚਾਹ ਕਰਕੇ ਅਸੀਂ ਉਹ ਪੂਰਾ ਕਰਾਂਗੇ। ਤਪਾ ਕਹਿਣ ਲਾਗਸ ਚਿੱਤ ਚਾਹੂ, ਮਹਾਰਾਜ ਦੇ ਕਹਿਣ ਕਰਕੇ ਜਿਹੜਾ ਤਪਾ ਹਰਵੰਸ ਚਿੱਦੀ ਚਾਹ ਨਾ ਇੱਛਾ ਖਾਸ ਜੋ ਸੀ ਉਹ ਕਹਿਣ ਲੱਗਿਆ ਹੈ। ਭ੍ਰਮਣ ਕਰਿਓ ਬਹੁ ਅਵਨੀ ਮਾਹ, ਕਹਿੰਦਾ ਹੇ ਗੁਰੂ ਰਾਮਦਾਸ ਜੀ ਮੈਂ ਬੜੀ ਧਰਤੀ ਤੇ ਭਰਮਣਾ ਕੀਤਾ, ਬੜੀ ਧਰਤੀ ਤੇ ਚੱਕਰ ਲਾਇਆ ਹੈ। ਸਕਲ ਮਤਨ ਕੇ ਸੰਤ ਵਿਸੇਖੇ, ਧਰਤੀ ਤੇ ਫਿਰਦਿਆਂ ਤੁਰਦਿਆਂ ਸਾਰੇ ਮਤ ਮਤਾਂਤਰਾਂ ਦੇ ਵਿਸ਼ੇਖ ਜਿਹੜੇ ਬੜੇ ਬੜੇ ਸੰਤ ਸਾਧੂ ਹੈ ਉਹ ਮੈਂ ਦਰਸ਼ਨ ਕੀਤੇ, ਵੇਦ ਪੁਰਾਣ ਸੁਨੇ ਬਹੁ ਦੇਖੇ। ਇਸੇ ਤਾਂ ਵੇਦ ਵੀ ਪੁਰਾਣ ਵੀ ਬੜੇ ਅੱਖਾਂ ਨਾਲ ਦੇਖੇ ਹੈ ਤੇ ਹੋਰ ਸਰੋਤੇ ਬਣ ਕੇ ਵੇਦ ਪੁਰਾਣ ਸੁਣੇ ਵੀ ਹਨ ਮੈਨੇ। ਤੀਰਥ ਬ੍ਰਿੰਦਨ ਯਾਤਰਾ ਕਰੀ, ਧਰਤੀ ਦੇ ਉੱਪਰ ਮਾਰਾ ਭਰਮਦਿਆਂ ਫਿਰਦਿਆਂ ਤੀਰਥ ਅਸਥਾਨਾਂ ਦੀ ਬੜੀ ਮੈਂ ਬਹੁਤੀ ਯਾਤਰਾ ਕੀਤੀ। ਬਹੁਤ ਥਲ ਜਲ ਪਾਵਨ ਤਾ ਧਰੀ, ਬੜੇ ਜਿਹੜੇ ਥਲ ਹੈ ਨਾ ਜਿੱਥੇ ਜਲ ਹੈ ਉਹਦੇ ਵਿੱਚ ਮੈਂ ਇਸ਼ਨਾਨ ਕਰਕੇ ਪਵਿੱਤਰਤਾ ਧਾਰਨ ਕੀਤੀ ਹੈ, ਪਵਿੱਤਰ ਸਿੱਖ ਤੁਮਾਰੇ ਬਹੁ ਅਭਿਮਾਨੀ, ਹੈ ਤਾਂ ਅਹੰਕਾਰੀ ਅਭਿਮਾਨੀ ਆਪ ਹੋਇਆ ਸੀ। ਤਰਕ ਨਾਲ ਕਹਿੰਦਾ ਮਹਾਰਾਜ ਤੁਹਾਡੇ ਜਿਹੜੇ ਸਿੱਖ ਹੈ ਨਾ ਬੜੇ ਅਭਿਮਾਨੀ ਅਹੰਕਾਰੀ ਹੈ, ਸ਼ਾਸਤਰ ਰੀਤ ਨਾ ਜਾਨੀ ਮਾਨੀ, ਜਿਹੜੀ ਸ਼ਾਸਤਰਾਂ ਵਿੱਚ ਰੀਤੀ ਮਰਯਾਦਾ ਲਿਖੀ ਹੈ ਨਾ ਇਹਨਾਂ ਤੁਹਾਡੇ ਸਿੱਖਾਂ ਮਾਨੇ ਨੇ ਜਾਣੀ ਹੈ ਤੇ ਨਾ ਮੰਨਣਾ ਕੀਤੀ ਹੈ। ਵਰਨਾ ਸ਼ਰਮ ਜਗ ਮਹਿ ਸਮੁਦਾਏ, ਕਿਉਂਕਿ ਮਹਾਰਾਜ ਤੁਸੀਂ ਜਾਣਦੇ ਹੋ ਸੰਸਾਰ ਦੇ ਵਿੱਚ ਬਹੁਤ ਵਰਨ ਹਨ, 18 ਵਰਨ ਹੈ, 18 ਤਰ੍ਹਾਂ ਦੀਆਂ ਜਾਤਾਂ ਹਨ ਤੇ ਸ਼ਰਮ 4 ਹਨ, ਬ੍ਰਹਮਚਾਰੀ ਹੈ, ਗ੍ਰਸਤੀ ਹੈ, ਬਾਨਪ੍ਰਸਤੀ ਹੈ, ਸੰਨਿਆਸੀ ਹੈ। ਕਹਿਓ ਵੇਦ ਕੇ ਮਨ ਪਾਏ, ਕਹਿਓ ਵੇਦ ਸਭ ਕੇ ਮਨ ਪਾਏ, ਕਹਿੰਦੇ ਜਿਹੜਾ ਵੇਦ ਵਿੱਚ ਕਿਹਾ ਹੋਇਆ ਉਹ ਭਾਵੇਂ ਕਿਸੇ ਵਰਨ ਵਾਲਾ ਕਿਸੇ ਉਚਰਨ ਵਾਲਾ ਸਭ ਦੇ ਮਨ ਦੇ ਵਿੱਚ ਪਾਉਂਦਾ ਹੈ, ਵੇਦ ਦਾ ਕਿਹਾ ਚੰਗਾ ਲੱਗਦਾ ਹੈ। ਤੁਮਰੇ ਸਿੱਖਿਆ ਨਾ ਜਾਣਹਿ ਸੋਈ, ਪਰ ਤੁਹਾਡੇ ਜਿਹੜੇ ਸਿੱਖ ਹੈ ਕਹਿੰਦੇ ਇਹੋ ਜਿਹੇ ਹੈ, ਨਾ ਕਦੇ ਕਿਸੇ ਵੇਦ ਨੂੰ ਜਾਣਦੇ, ਨਾ ਪੁਰਾਣ ਨੂੰ, ਨਾ ਕਿਸੇ ਹੋਰ ਸਿਮਰਤੀ ਸ਼ਾਸਤਰ ਨੂੰ ਜਾਣਦੇ। ਇਹ ਸੁਭਰੀ ਰੀਤ ਚਲਤ ਨਹਿ ਕੋਈ। ਜਿਹੜੀ ਵੇਦਾਂ ਪੁਰਾਣਾਂ ਵਿੱਚ ਚੰਗੀ ਰੀਤੀ ਮਰਯਾਦਾ ਲਿਖੀ ਉਹਦੇ ਵਿੱਚ ਤੁਹਾਡਾ ਸਿੱਖ ਕੋਈ ਵੀ ਨਹੀਂ ਚੱਲਦਾ ਹੈ। ਤੁਮ ਕੋ ਜਾਨ ਹੈ ਪੂਜਨ ਠਾਨ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਹੀ ਜਾਣਦੇ ਹੈ, ਤੁਹਾਨੂੰ ਹੀ ਇਹ ਪੂਜਨਾ ਕਰਦੇ, ਤੁਹਾਨੂੰ ਹੀ ਮੱਥੇ ਟੇਕਦੇ। ਤੁਮਰੀ ਬਾਣੀ ਬਦਨ ਬਖਾਨ ਹੈ। ਜਿਹੜੀ ਕੋਈ ਬਾਣੀ ਉਚਾਰਨ ਕੀਤੀ ਉਹ ਨਹਾ ਧੋ ਕੇ ਅੰਮ੍ਰਿਤ ਵੇਲੇ ਇਹ ਪੜ੍ਹਨ ਲੱਗ ਪੈਂਦੇ ਹਨ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੀ ਉਠ ਹਰ ਨਾਮ ਧਿਆਵੇ। ਉਦੋਂ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੁੱਖ ਲੈ ਜਾਵੇ। ਫਿਰ ਚੜ੍ਹਾ ਦੇਸ ਗੁਰਬਾਣੀ ਗਾਵੇ ਵਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਇਸ ਤਰ੍ਹਾਂ ਦੀ ਜਿਹੜੀ ਬਾਣੀ ਹੈ ਉਹ ਹਮੇਸ਼ਾ ਮੁੱਖੋਂ ਅੰਮ੍ਰਿਤ ਵੇਲੇ ਪੜ੍ਹਦੇ ਹੈ। ਵਾਹਿਗੁਰੂ ਕੋ ਸਿਮਰਨ ਕਰ ਹੈ। ਆਹੋ ਰਾਮ ਰਾਮ ਨੀ ਕਹਿੰਦੇ, ਹਰੇ ਹਰੇ ਨੀ, ਨਾ ਵਾਸਦੇਵ ਨਾ ਮਧੂਸੂਦਨ ਨਾ ਭਗਵਾਨ ਕ੍ਰਿਸ਼ਨ ਦਾ ਨਾਂ, ਵਾਹਿਗੁਰੂ ਵਾਹਿਗੁਰੂ ਬਸ ਇਹੀ ਸਿਮਰਨ ਕਰਦੇ ਹਨ। ਉਰਮਹਿ ਧਿਆਨ ਤੁਮਾਰੋ ਧਰ ਹੈ। ਹਿਰਦੇ ਵਿੱਚ ਕਿਸੇ ਭਗਵਾਨ ਵਿਸ਼ਨੂੰ ਦਾ, ਨਾ ਇਹ ਕੋਈ ਸ਼ਿਵਜੀ ਮਹਾਰਾਜ ਦਾ, ਨਾ ਬ੍ਰਹਮੇ ਦਾ, ਨਾ ਗਣੇਸ਼ ਦਾ, ਨਾ ਦੁਰਗਾ ਦੇਵੀ ਦਾ, ਕਹਿੰਦੇ ਤੁਹਾਡਾ ਹੀ ਹਿਰਦੇ ਵਿੱਚ ਧਿਆਨ ਧਰਦੇ ਹਨ। ਇਹ ਤੀਰਥ ਵੇਦ ਪ੍ਰਭਾਵ ਨਾ ਜਾਣਿਓ। ਆ ਜਿਹੜਾ ਤੀਰਥਾਂ ਦਾ ਪ੍ਰਭਾਵ ਹੈ ਨਾ, ਉਹ ਵੀ ਤੁਹਾਡੇ ਸਿੱਖਾਂ ਨੇ ਨਹੀਂ ਜਾਣਿਆ ਹੈ। ਹੋਰ ਜਿਹੜਾ ਵੇਦਾਂ ਦਾ ਪ੍ਰਭਾਵ ਹੈ ਸਿਧਾਂਤ, ਉਹ ਵੀ ਨਹੀਂ ਜਾਣਿਆ ਇਹਨਾਂ ਨੇ। ਇਨਕੋ ਧਰਮ ਸੁਭਾਵ ਨਾ ਮਾਨਿਓ। ਆ ਇਹਨਾਂ ਵੇਦਾਂ ਦਾ ਤੀਰਥਾਂ ਦਾ ਜਿਹੜਾ ਕੋਈ ਨਹਾਉਣ ਦਾ ਕਹਿੰਦੇ ਧਰਮ ਹੈ ਪੁੰਨੇ, ਹੋਰ ਕਹਿੰਦੇ ਇਹਦੇ ਵਿੱਚ ਧਾਰਮੀ ਸੁਭਾਵ ਲਿਖਿਆ ਹੋਇਆ, ਉਹ ਇਹਨਾਂ ਨੇ ਮੰਨਿਆ ਨਹੀਂ, ਇਹ ਮੰਨਦੇ ਹੀ ਨਹੀਂ ਇਹਨਾਂ ਧਰਮ ਨਾ ਕੋਈ ਵੇਦਾਂ ਦੇ ਸੁਭਾਵ ਨੂੰ। ਕਿਸ ਪ੍ਰਕਾਰ ਸਿੱਖਣ ਗਤ ਹੋਵੇ ਹੈ। ਦੱਸੋ ਮਹਾਰਾਜ ਤੁਹਾਡੇ ਸਿੱਖਾਂ ਦੀ ਜਿਹੜੀ ਗਤੀ ਕਿਵੇਂ ਕਲਿਆਣ ਹੋਵੇਗੀ, ਇਹ ਨਹੀਂ ਨਾ ਇਹਨਾਂ ਦੀ ਕਲਿਆਣ ਨਹੀਂ ਹੋ ਸਕਦੀ ਹੈ। ਜਿਹੜੇ ਸਿੱਖ ਹੈ ਨਾ ਤੀਰਥ ਯਾਤਰਾ ਨਾ ਵੇਦ ਪੁਰਾਣ ਪੜ੍ਹਦੇ ਸੁਣਦੇ, ਇਹ ਤਾਂ ਜਨਮ ਹੀ ਆਪਣਾ ਨਿਸ਼ਫਲ ਗਵਾ ਰਹੇ। ਸੁਣ ਸ੍ਰੀ ਰਾਮਦਾਸ ਤਬ ਕਹਿਓ। ਇਹ ਤਪੇ ਹਰਵੰਸ ਤੋਂ ਇਹ ਤਰਕ ਦੇ ਬਚਨ ਸੁਣ ਕੇ, ਤਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਉੱਤਰ ਰੂਪ ਵਿੱਚ ਇਹਨੂੰ ਕਿਹਾ, ਕੌਣ ਮਹਾਤਮ ਇਨਕੋ ਲਹਿਓ। ਕਹਿੰਦੇ ਵੀ ਇਹ ਜਿਹੜੇ ਤੀਰਥ ਹਨ ਇਹਨਾਂ ਦਾ ਕੀ ਧੁੰਦਾਉਣ ਦਾ ਮਹਾਤਮ ਲਿਆ ਹੋਇਆ ਜਾਣਿਆ ਹੈ। ਨਰ ਹੈ ਪ੍ਰੀਤ ਸੋ ਸਰਦਾ ਤਾਰ। ਨਹੀਂ ਚਿੱਕਰ ਹੈ ਪ੍ਰੀਤ ਸੋ ਸਰਦਾ ਤਾਰ, ਜਿਹੜਾ ਕੋਈ ਸ਼ਰਧਾ ਦੇ ਨਾਲ ਸ਼ਰਧਾ ਧਾਰ ਕੇ ਪ੍ਰੀਤੀ ਨਾਲ ਇਸ਼ਨਾਨ ਕਰਦਾ ਹੈ। ਕੌਣ ਪਾਏ ਫਲ ਅੰਤੀ ਵਾਰ। ਅੰਤ ਦਾ ਵੇਲਾ ਆਉਂਦਾ ਹੈ, ਫਿਰ ਇਹਦਾ ਕਿਹੜਾ ਕੌਣ ਕੋਈ ਫਲ ਪਾਉਂਦਾ, ਕਿਹੋ ਜਿਹਾ ਫਲ ਮਿਲਦਾ ਤੀਰਥ ਨਹਾਉਣ ਵਿੱਚ। ਤਪੇ ਕਹਿਓ ਕਰਕੇ ਵਿਸਤਾਰਾ। ਉਸ ਵੇਲੇ ਤਪੇ ਹਰਵੰਸ ਨੇ ਬੜਾ ਫੈਲਾ ਜਿਹਾ ਕਰਕੇ ਵਿਸਥਾਰ ਵਿਆਖਿਆ ਜਿਹਾ ਕਰਕੇ ਦੱਸਿਆ, ਤੀਰਥ ਮੱਜਣ ਫਲਦ ਉਦਾਰਾ। ਜਿਹੜਾ ਤੀਰਥਾਂ ਤੇ ਪੁਰਬ ਦੇ ਸਮੇਂ ਮੱਜਣੇ ਇਸ਼ਨਾਨ ਕਰਨਾ ਇਹਦਾ ਬੜਾ ਭਾਰੀ ਸ੍ਰੇਸ਼ਟ ਫਲ ਹੈ। ਪਾਪ ਖਾਪ ਤੇ ਆਪ ਇਸ਼ਨਾਨੇ। ਜਿਹੜਾ ਕੋਈ ਤੀਰਥ ਦੇ ਜਲ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ ਉਹਦਾ ਕਹਿੰਦੇ ਤੀਰਥ ਦਾ ਇਸ਼ਨਾਨ ਪਾਪਾਂ ਨੂੰ ਖਤਮ ਕਰ ਦਿੰਦਾ। ਕਰ ਹੈ ਅੰਤ ਕੋ ਸੁਰਗ ਪਿਆਨੇ। ਇਉਂ ਜਿਹੜਾ ਤੀਰਥ ਨਹਾਉਂਦਾ ਨਹਾਉਂਦਾ ਸਰੀਰ ਛੱਡ ਜਾਂਦਾ, ਅੰਤ ਨੂੰ ਕਹਿੰਦੇ ਸਵਰਗ ਵਿੱਚ ਜਾਂਦਾ ਹੈ। ਜੇ ਗੰਗਾ ਵਿੱਚ ਫੁੱਲ ਪੈ ਜਾਣ ਜਿੰਨਾ ਚਿਰ ਉੱਥੇ ਫੁੱਲ ਹੋਣਗੇ ਉਨਾ ਚਿਰ ਸੁਰਗਾਂ ਵਿੱਚ ਰਹਿੰਦਾ ਹੈ। ਅਨਕ ਭਾਂਤ ਕੇ ਸੁਖ ਤਹਿ ਪਾਵੇ ਹੈ। ਅਸੀਂ ਸੁਰਗਾਂ ਵਿੱਚ ਜਾ ਕੇ ਤੀਰਥ ਯਾਤਰਾ ਕਰਨ ਵਾਲਾ ਅਨੇਕਾਂ ਤਰ੍ਹਾਂ ਦੇ ਸੁਖ ਪਾਉਂਦਾ ਹੈ। ਪਠ ਵੇਦਨ ਬ੍ਰਹਮ ਲੋਕ ਸਿਧਾਵੇ ਹੈ। ਜਿਹੜਾ ਵੇਦਾਂ ਨੂੰ ਪੜ੍ਹਦਾ ਪੜ੍ਹਾਉਂਦਾ ਸੁਣਦਾ ਸੁਣਾਉਂਦਾ ਹੈ ਉਹ ਅੰਤ ਨੂੰ ਕਹਿੰਦੇ ਫਿਰ ਬ੍ਰਹਮ ਲੋਕ ਨੂੰ, ਬ੍ਰਹਮਾ ਦੇ ਲੋਕ ਨੂੰ ਚਲਾ ਜਾਂਦਾ। ਸੁਣ ਸ੍ਰੀ ਸਤਿਗੁਰ ਵਾਕ ਬਖਾਨਾ। ਇਹ ਤਪੇ ਹਰਵੰਸ ਤੋਂ ਸੁਣ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਸਾਹਿਬ ਜੀ ਨੇ ਬਚਨ ਕਿਹਾ ਸੁਰਗ ਭੋਗ ਸੁਖ ਲਹਿਓ ਮਹਾਨਾ। ਕਹਿੰਦੇ ਹੋ ਹਰਬੰਸ ਤਵੇ, ਜਿਹੜੇ ਸੁਰਗ ਦੇ ਪਦਾਰਥਾਂ ਦੇ ਸੁਖ ਹੈ ਇਹਨਾਂ ਨੂੰ ਤੂੰ ਮਹਾਨ ਜਾਣਿਆ ਹੋਇਆ। ਸਾਚ ਜਾਨ ਉਰ ਕਰ ਉਪਾਇਆ। ਸਵਰਗ ਦੇ ਜਿਹੜੇ ਸੁਖ ਹਨ ਇਹਨਾਂ ਨੂੰ ਸੱਚੇ ਜਾਣ ਕੇ ਇਹਨੂੰ ਪ੍ਰਾਪਤ ਕਰਨ ਵਾਸਤੇ ਹਿਰਦੇ ਵਿੱਚ ਥੋੜਾ ਉਪਰਾਲੇ ਹੀਲੇ ਕਰਦੇ ਹੋ। ਮਹਾਂ ਕਸ਼ਟ ਤੇ ਲਿਹੋ ਤਿੰਨ ਪਾਇਆ। ਮਹਾਨ ਕਹਿੰਦੇ ਕਸ਼ਟ ਸਹਾਰ ਕੇ ਫਿਰ ਸੁਰਗਾਂ ਦੇ ਸੁਖ ਨੂੰ ਤੁਸੀਂ ਪਾ ਲੈਨੇ ਹੋ। ਸੋ ਸਭ ਸੰਤਨ ਮਿਥਿਆ ਜਾਣੇ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਵੀ ਹੇ ਹਰਬੰਸ ਸਭਾ, ਜਿਹੜੇ ਸੁਰਗਾਂ ਦੇ ਸੁਖ ਸੁਖ ਦੇ ਪਦਾਰਥ ਹੈ ਨਾ, ਜਿਹੜੇ ਸਿਮਰਨ ਵਾਲੇ ਸੰਤ ਮਹਾਤਮਾ, ਉਹ ਤਾਂ ਸਾਰੇ ਸੁਰਗਾਂ ਦੇ ਸੁਖਾਂ ਨੂੰ ਝੂਠਾ ਮੂਠਾ ਜਾਣਦੇ। ਕਿਉਂ ਸੰਕਟ ਤਿੰਨ ਹਿਤਕਾਰ ਠਾਣੇ। ਇਸ ਵੇਲੇ ਜਿਹੜੇ ਸਿਮਰਨ ਵਾਲੇ ਸੰਤ ਹੈ, ਕਹਿੰਦੇ ਉਹ ਸੁਰਗ ਸੁਖਾਂ ਵਾਸਤੇ ਕਿਉਂ ਕਹਿੰਦੇ ਹਿਤ ਕਰਨ, ਕਿਉਂ ਇੰਨਾ ਦੁੱਖ ਸਹਾਰਨ, ਕਿਉਂ ਐਵੇਂ ਭਜਦੇ ਫਿਰਨ। ਸਤ ਸੰਗਤ ਸੇਵਹ ਤੁਮ ਨਾਹੀ। ਮਹਾਰਾਜ ਕਹਿੰਦੇ ਵੀ ਉਹ ਤਪੇ, ਤੂੰ ਸਤਸੰਗਤ ਵਿੱਚ ਜਾ ਕੇ ਸੇਵਾ ਨੀ ਕਰਦਾ, ਜਾਣੀ ਸਤਸੰਗਤ ਨੀ ਕਰਦਾ ਹੈ। ਕਿਉਂ ਸੁਖ ਤਿਨਹੋ ਲਖੋ ਮਨ ਮਾਹੀ। ਜਿਹੜਾ ਸਿਮਰਨ ਵਾਲਿਆਂ ਸਾਧੂਆਂ ਨੂੰ ਸਤਸੰਗਤ ਦੁਆਰਾ ਕਹਿੰਦੇ ਸੁਖ ਪ੍ਰਾਪਤ ਹੁੰਦਾ, ਉਹ ਤੂੰ ਕਿਵੇਂ ਜਾਣੇ। ਸਤਿਆ ਵਾਸਤ ਤੁਮ ਲਖੀ ਨ ਕੈਸੇ। ਮਹਾਰਾਜ ਕਹਿੰਦੇ ਉਹ ਹਰਬੰਸ ਤਵੇ, ਜਿਹੜੀ ਸਤ ਵਸਤੂ ਹੈ, ਸਦਾ ਰਹਿਣ ਵਾਲੀ ਵਸਤੂ, ਸੁਖ ਰੂਪ, ਉਹ ਤੂੰ ਕਿਸੇ ਤਰ੍ਹਾਂ ਜਾਣੀ ਨਹੀਂ ਹੈ, ਸਮਝੀ ਨਹੀਂ ਹੈ। ਚੱਕਰ ਵਰਤ ਸੁਖ ਰੰਕ ਨ ਜੈਸੇ। ਇਸ ਤਰ੍ਹਾਂ ਜਿਹੜਾ ਚੱਕਰਵਰਤੀ ਪਾਤਸ਼ਾਹ ਹੈ, ਉਹਦਾ ਕਹਿੰਦੇ ਜਿਹੜਾ ਸੁਖ ਹੁੰਦਾ ਘੁੰਗਾਲ ਨੂੰ ਨੀ ਪਤਾ ਹੁੰਦਾ ਹੈ, ਇਹ ਤਾਂ ਪਾਤਸ਼ਾਹ ਨੂੰ ਪਤਾ ਹੁੰਦਾ ਵੀ ਇਹ ਚੱਕਰਵਰਤੀ ਪਾਤਸ਼ਾਹੀ ਦਾ ਕਿੰਨਾ ਕੁਛ, ਕਿੰਨੀਆਂ ਕੁ ਸਹੂਲਤਾਂ ਹੈ। ਕੰਗਾਲ ਨੂੰ ਜਿਵੇਂ ਚੱਕਰਵਰਤੀ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਵ੍ਰਿਥਾ ਦੋਸ਼ ਮਮ ਸਿੱਖ ਅਨਦੀਨਸ। ਮਹਾਰਾਜ ਕਹਿੰਦੇ ਸਾਡੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਿੱਖ, ਉਹਨਾਂ ਨੂੰ ਤਾਂ ਐਵੇਂ ਤੂੰ ਨਿਸ਼ਮਲ ਹੀ ਕਹਿੰਦੇ ਦੋਸ਼ ਦਿੰਦਾ ਹੈ। ਤਤ ਵਸਤ ਕੋ ਭੇਦ ਨਾ ਚੀਨਸ। ਸਤਸੰਗਤ ਵਿੱਚ ਤੋਂ ਆਇਆ ਨਹੀਂ ਜਿਹੜੀ ਤਤ ਵਸਤੂ, ਅਸਲ ਵਸਤੂ, ਉਹਦਾ ਤੂੰ ਭੇਦ ਜਾਣਿਆ ਹੀ ਨਹੀਂ। ਸਕਲ ਜਨਮ ਤਾਂ ਕੀਨ ਬਤੀਤ। ਗੁਰੂ ਮਹਾਰਾਜ ਕਹਿਣ ਲੱਗੋ ਹਰਬੰਸ ਤਪੇ, ਸਾਰਾ ਮਨੁੱਖ ਜਨਮ ਤੈਵੇਂ ਐਵੇਂ ਲੰਘਾ ਦਿੱਤਾ, ਬਤੀਤ ਕਰ ਦਿੱਤਾ। ਮਿਲਿਓ ਨਾ ਗੁਰ ਨਹਿ ਆਏ ਪ੍ਰਤੀਤ। ਪੂਰਾ ਗੁਰੂ ਅਜੇ ਤੱਕ ਮਿਲਿਆ ਹੀ ਨਹੀਂ ਹੈ, ਜਿਸ ਕਰਕੇ ਤੈਨੂੰ ਸਤਸੰਗਤ ਤੇ ਯਕੀਨ ਹੀ ਨਹੀਂ ਆਇਆ, ਸਤਸੰਗਤ ਦੇ ਮਹਾਨ ਮਹਾਤਮ ਨੂੰ ਤੂੰ ਜਾਣ ਨਹੀਂ ਸਕਿਆ। ਜੰਗਮ ਤੀਰਥ ਅਤ ਸਤਸੰਗ। ਮਹਾਰਾਜ ਕਹਿੰਦੇ ਹਰਬੰਸ ਤਪੇ, ਸੁਣ ਲਾ ਜਿਹੜਾ ਸਤਸੰਗਤ ਤੁਰਦਾ ਫਿਰਦਾ ਤੀਰਥ ਹੈ। ਤਿਸ ਕੋ ਮਿਲਿਓ ਨਾ ਲਹਿ ਹਰ ਰੰਗ। ਉਹ ਸਤਸੰਗਤ ਰੂਪੀ ਤੀਰਥ ਵੀ ਤੂੰ ਕਿਤੇ ਮਿਲਿਆ ਹੀ ਨਹੀਂ, ਨਾਮ ਜਲ ਵਿੱਚ ਤੈਨੇ ਇਸ਼ਨਾਨ ਹੀ ਨਹੀਂ ਕਰਿਆ, ਸਮਾਧੀ ਲਾਉਣ ਰੂਪੀ ਤੂੰ ਟੁੱਬੀ ਮਰੀ ਨਹੀਂ, ਉਹ ਵਾਹਿਗੁਰੂ ਦਾ ਰੰਗ ਅਨੰਤ ਨੂੰ ਲਿਆ ਹੀ ਨਹੀਂ ਇੱਥੇ। ਉਰ ਮਹਿ ਗਰਭ ਧਰਿਓ ਦਿੜ ਕੂੜਾ। ਹਰਬੰਸ ਤਵੇ, ਐਵੇਂ ਹਿਰਦੇ ਵਿੱਚ ਪੱਕਾ ਬੜਾ ਤਕੜਾ ਹੰਕਾਰ ਜਾ ਤੈਨੇ ਧਾਰਿਆ ਹੋਇਆ ਹੈ। ਤਬ ਹੈ ਮਿਟ ਹੈ ਮਿਲ ਹੈ ਗੁਰ ਪੂਰਾ। ਇਹ ਵੀ ਤੇਰਾ ਤਦੋਂ ਮਿਟ ਸਕੇਗਾ ਜਦੋਂ ਤੈਨੂੰ ਪੂਰਾ ਕਿਤੇ ਗੁਰੂ ਉਸਤਾਦ ਮਿਲ ਜਾਵੇ, ਬ੍ਰਹਮ ਨਿਸ਼ਟੀ ਬ੍ਰਹਮ ਸਤੋਤਰੀ। ਸੁਣ ਕੇ ਤਪੇ ਕਹਿਓ ਆਚਾਰ। ਸਵੇਰੇ ਜਿਹੜਾ ਤਪਾ ਹਰਬੰਸ, ਇਸਨੇ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਜਿਹੜਾ ਆਚਾਰ ਹੈ ਕਰਤੱਵ ਕਰਮ ਹੈ ਆਖਿਆ। ਹਰ ਸਭ ਤੀਰਥ ਮੱਜਨ ਬਾਰ। ਹੋਰ ਜਿਹੜੇ ਸਾਰੇ ਤੀਰਥਾਂ ਤੇ ਪੁਰਬ ਦੇ ਜਿਹੜੇ ਜਲ ਵਿੱਚ ਇਸ਼ਨਾਨ ਕਰਨੇ, ਉਹਦਾ ਮਹਾਤਮ ਜਾ ਕਿਹਾ। ਕਿਮ ਲਗ ਕਹੋ ਜੇ ਸਭ ਨੇ ਮਾਨੇ। ਕਹਿੰਦੇ ਤੀਰਥ ਯਾਤਰਾ ਨੂੰ ਕਿਵੇਂ ਤੁਸੀਂ ਲੱਗ ਕਹਿੰਦੇ, ਛੋਟਾ ਘੱਟ ਕਹਿੰਦੇ ਹੋ, ਵੇਦਾਂ ਪੁਰਾਣਾ ਨੂੰ ਪੜ੍ਹਨਾ ਪੜਾਉਣਾ ਤੁਸੀਂ ਕਿਵੇਂ ਕਹੇ, ਜਿਹਨੂੰ ਤਾਂ ਸਾਰੇ ਹੀ ਮੰਨਦੇ। ਮਹਿਮਾ ਮਹਾਪੁਰਾਣ ਬਖਾਨੇ। ਤੀਰਥਾਂ ਦੀ ਤਾਂ ਪੁਰਾਣਾ ਵਿੱਚ ਬੜੀ ਭਾਰੀ ਮਹਿਮਾ ਕਹੀ ਹੋਈ। ਕਰ ਵਿਚਾਰ ਮੁਝ ਦੇਹੋ ਸਮਝਾਈ। ਗੁਰੂ ਰਾਮਦਾਸ ਸਾਹਿਬ ਜੀ ਚੰਗੀ ਤਰ੍ਹਾਂ ਜਿਹੜੀ ਵਿਚਾਰ ਕਰਕੇ ਨਾ ਮੈਨੂੰ ਖੋਲ ਕੇ ਸਮਝਾ ਬਜਾ ਦੇ। ਸਤਸੰਗਤ ਕੀ ਕਿਮ ਵਡਿਆਈ। ਇਹ ਤੀਰਥ ਯਾਤਰਾ ਨਾਲੋਂ, ਵੇਦ ਪੁਰਾਣ ਦੇ ਪੜ੍ਹਨ ਨਾਲੋਂ ਸਤਸੰਗਤ ਦੀ ਕਿਵੇਂ ਵੱਡੀ ਵਡਿਆਈ ਹੈ। ਤਬ ਸਿ ਸ੍ਰੀ ਰਾਮਦਾਸ ਹਿਤਕਾਰ। ਉਸ ਵੇਲੇ ਸਤਿਗੁਰੂ ਰਾਮਦਾਸ ਸਾਹਿਬ ਜੀ ਜੋ ਬੜੇ ਪ੍ਰੇਮ ਪਿਆਰ ਵਾਲੇ ਹਨ, ਪ੍ਰੇਮ ਪਿਆਰ ਨਾਲ ਸ਼ਬਦ ਸੁਣਾਇਓ ਕੀਨ ਉਚਾਰ, ਆਪਣੇ ਮੁਖ ਤੋਂ ਕਹਿੰਦੇ ਮਲਾਰ ਲਾਗ ਵਿੱਚ ਸ਼ਬਦ ਉਚਾਰਨ ਕਰਕੇ ਇਹਨੂੰ ਸੁਣਾਇਆ ਹੈ। ਮਲਾਰ ਮਹੱਲਾ ਚੌਥਾ, ਗੰਗਾ ਜਮਨਾ ਗੋਦਾਵਰੀ ਸਰਸਵਤੀ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਿਹੜੇ ਗੰਗਾ ਜਮਨਾ ਤੇ ਸਰਸਵਤੀ ਆਦਿਕਾਂ ਤੇ ਉਹ ਕਿਨਾਰਿਆਂ ਤੇ ਨਦੀਆਂ ਤੇ ਤੀਰਥ ਬਣੇ ਹੋਏ ਹੈ ਨਾ, ਤੇ ਆ ਗੋਦਾਵਰੀ ਹੈ ਇਹ ਜਿਹੜੀ ਆ ਦੱਖਣ ਵੱਲੀ ਚੜ੍ਹਦੀ ਹੈ, ਚੜ੍ਹਦੀ ਤਰਫ ਨੂੰ। ਇਸ ਤਰ੍ਹਾਂ ਕਹਿੰਦੇ ਜਿਹੜੀ ਗੰਗਾ ਹਰਿਦੁਆਰ ਹੈ, ਗੜ੍ਹ ਗੰਗਾ ਵੀ ਹੈਗੀ ਹੈ, ਹੇਮ ਗੰਗਾ ਵੀ ਇੱਧਰੋਂ ਜਦੋਂ ਹੇਮਕੁੰਡ ਨੂੰ ਜਾਈਏ ਉਧਰੋਂ ਨਿਕਲਦੀ ਹਨ, ਗੋਮੁਖੀ ਕਹਿੰਦੇ ਨੇ ਵੀ ਜਿੱਥੋਂ ਗੋ ਦੇ ਮੁੱਖ ਵਿੱਚੋਂ ਪਾਣੀ ਜਿਹਾ ਨਿਕਲਦਾ ਉਹਨੂੰ ਗੋਮੁਖੀ ਗੰਗਾ ਕਹਿੰਦੇ, ਜਿੱਥੇ ਬਰਫ਼ ਵਿੱਚੋਂ ਨਿਕਲੀ ਉੱਥੇ ਹੇਮ ਗੰਗਾ ਜੀ। ਇਸ ਤਰ੍ਹਾਂ ਦੇ ਗੰਗਾ ਦੇ ਘਾਟ ਪਾਣੀ ਤੇ ਕਈ ਤੀਰਥ ਜਿਹੜੇ ਜਿਹੜੀ ਗੰਗਾ ਦਾ ਇਸ਼ਨਾਨ ਹੈ, ਤੇ ਜਮਨਾ ਇਧਰ ਜਿਹੜੀ ਆ ਮਥੁਰਾ ਦੇ ਨੇੜੇ ਦਿੱਲੀ ਤੇ ਨਵਲ ਦੀ ਚੱਲ ਰਹੀ ਹੈ, ਤੇ ਗੋਦਾਵਰੀ ਦੱਖਣ ਵੱਲੀ ਹੈ, ਹਨੇਰ ਸ਼ਹਿਰ ਨਾਲ ਹੀ ਹੈ। ਇਸ ਤਰ੍ਹਾਂ ਸਰਸਤੀ ਜਿਹੜੀ ਹੈ ਇਤਾਦਕ ਨਦੀਆਂ ਤੇ ਕਰ ਹੈ ਉਦਮ ਧੁਰ ਸਾਧੂ ਕੀਤਾ, ਸਾਧੂ ਕੀਤਾਈ ਕਰੈ ਉਦਮ ਧੁਰ ਸਾਧੂ ਕੀਤਾਈ। ਕਹਿੰਦੇ ਸਾਰੀਆਂ ਜਿਹੜੀਆਂ ਤੀਸ ਵਾਲੀਆਂ ਤੋਂ ਬੰਨੀਆਂ ਨਾ, ਗੰਗਾ ਜਮਨਾ ਗੋਦਾਵਰੀ ਸਿਸਤੀ, ਇਹ ਤਾਂ ਸਾਰੀਆਂ ਕਹਿੰਦੇ ਸਾਧੂ ਦੀ ਚਰਨ ਧੂੜ ਦੇ ਤਾਂ ਇਹ ਕਹਿੰਦੇ ਉਦਮ ਕਰਦੀਆਂ। ਆਹ ਸਾਧੂਆਂ ਦੇ ਚਰਨ ਧੂੜ ਵਿੱਚ ਇਸ਼ਨਾਨ ਕਰਨ ਲਈ ਹੋਏ ਉਦਮ ਕਰਦੀਆਂ ਹਨ। ਜਿੱਥੇ ਸਾਧੂ ਸੰਤ ਸਿਮਰਨ ਕਰਨ ਵਾਲੇ ਰਹਿੰਦੇ ਉੱਥੇ ਜਾਂਦੀਆਂ ਹਨ, ਕੋਈ ਭੇਖ ਧਾਰਨ ਕਰਕੇ। ਕਿਲ ਵਿਖ ਮੈਲ ਭਰੇ ਪਰੇ ਹਮਰੇ ਹਮਰੇ ਵਿੱਚ, ਕਿਉਂਕਿ ਜਿਹੜੀਆਂ ਨਦੀਆਂ ਇਹ ਤੀਰਥ ਕਹਿੰਦੇ ਵੀ ਜਿਹੜੇ ਪਾਪਾਂ ਨਾਲ ਭਰੇ, ਪਾਪਾਂ ਦੀ ਮੈਲ ਨਾਲ ਭਰੇ ਹੋਏ ਲੋਕ ਹੈ, ਉਹ ਸਾਡੇ ਵਿੱਚ ਆ ਪਰੇ, ਸਾਡੇ ਵਿੱਚ ਆ ਪੈਂਦੇ, ਸਾਡੇ ਵਿੱਚ ਆ ਇਸ਼ਨਾਨ ਕਰਦੇ ਪਾਪਾਂ ਨਾਲ ਭਰੇ ਹੋਏ ਲੋਕ। ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਜਿਹੜੀ ਕਹਿੰਦੇ ਪਾਪਾਂ ਦੀ ਮੈਲ ਲੋਕਾਂ ਨੇ ਲਾਈ ਹੋਈ ਹੈ, ਉਹ ਸਾਧੂਆਂ ਦੀ ਜਿਹੜੀ ਚਰਨ ਧੂੜ ਹੈ ਉਹ ਗਵਾਉਂਦੀ ਹੈ। ਤੀਰਥ ਅੱਠ ਸੱਠ ਮੱਜਨ ਨਾਈ, ਇਸ ਕਰਕੇ ਵੀ ਜਿਹੜੇ ਸਾਰ ਤੀਰਥਾਂ ਦੇ ਮੱਜਣ ਕੀ ਪੁਰਬ ਦੇ ਇਸ਼ਨਾਨ ਹੈ, ਇਹ ਤਾਂ ਨਾਈ ਕੀ ਨਾਮ ਵਿੱਚ ਹੀ ਹੈ, ਜਿਹੜਾ ਨਾਮ ਜਪਦਾ ਉਹਦੇ 68 ਤੀਰਥਾਂ ਦੇ ਇਸ਼ਨਾਨ ਹੋ ਜਾਂਦੇ, 68 ਤੀਰਥ ਵੀ ਉਹਨੂੰ ਆ ਕੇ ਇਸ਼ਨਾਨ ਕਰੀ ਕਰਾ ਦਿੰਦੇ ਹਨ। ਉਹ ਪੁਰੋ ਰਾਜਾ ਹੋਇਆ ਹੈ, ਉਹਨੇ ਕਿਤੇ ਕਿਸੇ ਪੰਡਤ ਤੋਂ ਸ਼ਾਸਤਰਾਂ ਦੀ ਕਥਾ ਸੁਣ ਲਈ, ਉਹਦੇ ਵਿੱਚ ਤੀਰਥ ਯਾਤਰਾ ਦਾ ਇਸ਼ਨਾਨ ਕਰਨ ਦਾ ਫੜਫੜਾ ਲਿਖਿਆ, ਅਤੇ ਪੁਰੋ ਰਾਜੇ ਨੂੰ ਵੀ ਪੈਣ ਲੱਗਿਆ ਜੀ ਤੁਸੀਂ ਵੀ ਕਹਿੰਦੇ ਕਿਸੇ ਤੀਰਥ 'ਤੇ ਜਾ ਕੇ ਇਸ਼ਨਾਨ ਕਰ ਲਿਆ ਰਹੋ, ਬੜਾ ਪੰਨ ਫਲ ਹੈ। ਅਤੇ ਮਨ ਵਿੱਚ ਫੁਰਨਾ ਜਾਇਆ ਵੀ ਆਪਾਂ ਵੀ ਕਿਸੇ ਤੀਰਥ 'ਤੇ ਜਾ ਕੇ ਇਸ਼ਨਾਨ ਕਰੀਏ। ਪਹਿਲਾਂ ਇਹ ਬਸ ਤੜਕੇ ਉੱਠ ਕੇ ਨਹਾ ਧੋ ਕੇ ਸਿਮਰਨ ਵਿੱਚ ਜੁੜ ਜਾਂਦਾ ਸੀ, ਇਸ ਤਰ੍ਹਾਂ ਫੁਰਨਾ ਹੋਣ ਤੋਂ ਕਹਿੰਦੇ ਵਾਹਿਗੁਰੂ ਦੀ ਐਸੀ ਕਲਾ ਵਰਤੀ ਹੈ, ਸਾਰੇ ਤੀਰਥਾਂ ਦੇ ਜਿਹੜੇ ਅਧਿਅਕਸ਼ ਦੇਵਤੇ ਨੇ ਜਿੱਥੇ ਜਿੱਥੇ ਕਿਸੇ ਬੈਠ ਕੇ ਕਿਸੇ ਨੇ ਤਪ ਟੀਕਾ, ਉਹਨਾਂ ਦੇ ਨਾਂ 'ਤੇ ਉਹ ਤੀਰਥਾਂ ਦੇ ਨਾਂ ਪਏ ਨੇ। ਜਿਵੇਂ ਗੰਗਾ ਇੱਕ ਲੜਕੀ ਸੀ, ਉਹਨੇ ਉਹ ਨਦੀ 'ਤੇ ਬੈਠ ਕੇ ਬੰਦਗੀ ਕੀਤੀ, ਉਹਦਾ ਨਾਮ ਗੰਗਾ ਪਿਆ ਹੈ। ਇਸ ਤਰ੍ਹਾਂ ਉਹ ਸਾਰੇ ਆ ਗਏ ਤੜਕੇ ਜਿੱਥੇ ਦਾ ਕੁੰਡ ਜਿਹਾ ਸੀ ਇਸ਼ਨਾਨ ਕਰਨ ਵਾਲਾ, ਉਹ ਆ ਕੇ ਜਲ ਨਾਲ ਭਰ ਦਿੱਤਾ। ਆਕਾਸ਼ ਬਾਣੀ ਹੋਈ ਹੈ ਕਿੱਧਰੇ ਤੂੰ ਭੜਕਦਾ ਫਿਰੇਗਾ, ਇੱਥੇ ਇਕੱਲਾ 68 ਤੀਰਥਾਂ ਦੇ ਇਸ਼ਨਾਨ। ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹ ਤਾਂ ਜਿੰਨੇ ਤੀਰਥ ਹੈ ਉਹ ਤਾਂ ਜਿਹੜੇ ਨਾਮ ਜਪਣ ਵਾਲੇ ਉਹਨਾਂ ਦੀ ਧੂੜ ਵਿੱਚ ਆ ਕੇ ਇਸ਼ਨਾਨ ਕਰਦੇ, ਉੱਥੇ ਲਿਟਦੇ ਹੈ। ਧੂੜੀ ਮੱਜਨ ਸਾਧ ਕੇ ਸਾਈਂ ਸੀਏ ਕਿਰਪਾਲ, ਨਾਨਕ ਧੂੜ ਪਨੀਰ ਸਾਹ ਲਾ ਕੋਟ ਪਰਾਗੇ। ਇਸ ਕਰਕੇ ਜਿਹੜਾ ਨਾਮ ਨਾਮ ਦਾ ਜਾਪ ਹੈ ਇਹਦੇ ਵਿੱਚ 18 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਹਨ। ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ। ਹਾਂ, ਜਿਹੜੀ ਸਤਸੰਗਤ ਦੀ ਜਿਹੜੀ ਚਰਨਾਂ ਦੀ ਧੂੜ ਹੈ, ਕਹਿੰਦੇ ਜਦੋਂ ਉੱਡ ਕੇ ਨੇਤਰਾਂ ਵਿੱਚ ਹੀ ਆ ਪੈਂਦੀ ਹੈ। ਸਭ ਦੁਰਮਤ ਮੈਲ ਗਵਾਈ, ਜਿਹੜੀ ਮਨੁੱਖ ਦੀ ਕਹਿੰਦੇ ਖੋਟੀ ਮਤ ਦੀ ਮੈਲ ਹੈ ਉਹਨੂੰ ਗਵਾ ਦਿੰਦੀ ਹੈ। ਚਰਨ ਧੂੜ ਐਸੀ ਹੈ ਸਤਸੰਗਤ ਦੀ, ਮਹਾਨ ਤਾਂ ਸੁਰਮਾ ਤਾਂ ਉਹ ਨਹੀਂ, ਭੋਲੇ ਫੁੱਲੇ ਫੁੱਲੇ ਖਤਮ ਮਨੱਖਾ ਹੋਵੇ ਨਹੀਂ, ਮੋਤੀਆ ਦੂਰ ਕਰਦਾ ਏ ਤਾਂ ਵਿਦਿਆ ਰੂਪ ਜਿਹੜੇ ਭਰਮ ਦੇ ਫੁੱਲੇ ਸਾਰਿਆਂ ਨੂੰ ਦੂਰ ਕਰਦੀ ਹੈ। ਰਹਾਉ ਜਾਹਰ ਨਵੀ ਤਪੈ ਭਾਗੀ ਰਥ ਆਣੀ। ਜੇ ਕਹੇ ਵੀ ਜਿਹੜੀ ਇਹ ਗੰਗਾ ਇੱਥੇ ਕਿਹਨੇ ਲਿਆਂਦੀ ਲੈ ਵੀ ਤੈਨੂੰ ਦੱਸ ਦਿੰਦੇ ਹੈ। ਕਹਿੰਦੇ ਜਾਹਰ ਨਵੀ ਨਾਂ ਇਹ ਗੰਗਾ ਦਾ ਨਾਮ ਹੈ। ਉਹ ਇੱਕ ਇਸ ਤਰ੍ਹਾਂ ਗੋਡੇ ਥਾਈ ਇੱਕ ਰਿਖੀ ਨੇ ਇਸ ਨੂੰ ਕਹਿੰਦੇ ਇਹਦੇ ਪਾਣੀ ਨੂੰ ਬਾਹਰ ਕੱਢਿਆ ਸੀ, ਇਸ ਕਰਕੇ ਇਹਦਾ ਨਾਂ ਜਾਹਰ ਨਵੀ ਕਿਹਾ। ਉਹ ਇਸ ਤਰ੍ਹਾਂ ਕਹਿੰਦੇ ਜਿਹੜਾ ਜਾਹਰ ਨਵੀ ਨਾ ਗੰਗਾ ਦਾ ਹੈ। ਉਹ ਕਹਿੰਦੇ ਭਗੀਰਥ ਜਿਹੜਾ ਹੈ ਨਾ ਉਹਨੇ ਆਪਣੇ ਬਜ਼ੁਰਗਾਂ ਦਾ ਉਧਾਰ ਕਰਨ ਵਾਸਤੇ ਕਹਿੰਦੇ ਉਹ ਬ੍ਰਹਮ ਲੋਕ ਦੇ ਵਿੱਚੋਂ ਲਿਆਂਦੀ ਸੀ। ਕੇਦਾਰ ਥਾਪਿਓ ਮਹਿਸਾਈ। ਆ ਜਿਹੜਾ ਕੇਦਾਰ ਨਾਥ ਤੀਰਥ ਹੈ ਉਹ ਜਿਹੜਾ ਮਹਿਸਾਈ ਹੈ, ਮੱਝਾਂ ਦਾ ਸਾਈ ਝੋਟਾ, ਜਦੋਂ ਝੋਟਾ ਬਣ ਕੇ ਜਿੱਥੇ ਕੇਦਾਰ ਨਾਥ ਉੱਥੇ ਪਹਾੜ ਵਿੱਚ ਜਾ ਸਿਰ ਪਸਾਇਆ ਸੀ, ਕਿਉਂਕਿ ਭਸਮਾਂਗਰ ਦੈਨ ਸੀ ਉਹਦੀ ਸਾਖੀ ਜੀ ਪੁਰਾਣ ਵਿੱਚ ਲਿਖੀ ਹੋਈ ਹੈ ਭਾਗਵਤ ਵਿੱਚ। ਇਹਦੇ ਕੋਲ ਇੱਕ ਉਹ ਮੁੰਦਰੀ ਜੀ ਹੈ ਜਿਹਦੇ ਸਿਰ 'ਤੇ ਰੱਖ ਕੇ ਅਤੇ ਉਹ ਭਸਮ ਕਹਿਦੇ ਉਹ ਭਸਮ ਹੋ ਜਾਂਦਾ ਸੀ, ਅਤੇ ਦੈਂਤ ਨੇ ਭਸਮਾਗ ਨੇ ਚੁਸਤੀ ਚਲਾਕੀ ਖੇਡੀ, ਇਹਨੂੰ ਚੇਤੇ ਕਰਨ ਲੱਗ ਪਿਆ, ਇਹਦਾ ਜਾਪ ਕਰਨ ਲੱਗ ਪਿਆ ਸ਼ਿਵ ਜੀ ਦਾ। ਕਹਿੰਦੇ ਆ ਗਿਆ ਸ਼ਿਵ ਜੀ, ਕਹਿੰਦਾ ਵੀ ਬਰ ਮੰਗ ਕੀ ਝੋਨਾ ਹੈ? ਕਹਿੰਦਾ ਦਿਓਗੇ ਜੀ? ਕਹਿੰਦੇ ਹਾਂ। ਕਹਿੰਦੇ ਹਾਜ਼ਰੀ ਹੱਥ ਵਿੱਚ ਮਹਾਰਾਜ ਤੁਹਾਡੀ ਮੁੰਦਰੀ ਜੀ ਫੜੀ, ਇਹੀ ਦੀ ਬਖਸ਼ਿਸ਼ ਕਰ ਦਿਓ। ਉਹ ਦੇ ਦਿੱਤੀ ਲੈ ਕੇ, ਅਤੇ ਫਿਰ ਮਨ ਬੇਈਮਾਨ ਹੋ ਗਿਆ ਵੀ ਆਹ ਜਿਹੜੀ ਅਸ ਪਾਰਵਤੀ ਸੋਹਣੀ ਸੁਨੱਖੀ, ਚਲੋ ਇਹ ਖੋਈਏ ਸ਼ਿਵ ਜੀ ਜੀ, ਇਹ ਕਾਬੂ ਕਰੀਏ ਅਤੇ ਇਹਨੂੰ ਇਹਦਾ ਭੋਗ ਪਾਈਏ। ਸਿਰ 'ਤੇ ਮੁੰਦਰੀ ਜੀ ਰੱਖ ਕੇ ਸਵਾਹ ਕਹਿ ਦਿੰਦੇ ਹਾਂ ਅਤੇ ਸਵਾਹ ਹੋ ਜਾਓ ਅਤੇ ਆਪਾਂ ਲੈ ਚੱਲਾਂਗੇ। ਇੱਧਰ ਸ਼ਿਵ ਜੀ ਨੂੰ ਵੀ ਪਤਾ ਲੱਗ ਗਿਆ ਵੀ ਇਹ ਤਾਂ ਮੈਨੂੰ ਇੱਥੋਂ ਲੈ ਕੇ ਮੈਨੂੰ ਮਾਰਨ ਨੂੰ ਤਿਆਰ ਹੈ। ਕਹਿੰਦੇ ਭੱਜ ਪਿਆ ਮੂਹਰੇ ਮੂਹਰੇ, ਇਹ ਮਗਰ ਮਗਰ ਪਸਾ ਦੈਂਤ ਵੀ ਇਹਨੂੰ ਮਾਰਨਾ ਹੈ, ਪਾਰਵਤੀ ਨੂੰ ਮੈਂ ਲਿਜਾਣਾ ਹੈ। ਫਿਰ ਇਹ ਕਹਿੰਦੇ ਪਿੱਛੇ ਮੂਹਰੇ ਮੂਹਰੇ ਇਹ ਸ਼ਿਵਜੀ ਹੈ ਅਤੇ ਪਿੱਛੇ ਪਿੱਛੇ ਪਿੱਛੇ ਭਾਗ ਦੇ ਦੈਂਤ ਹੈ, ਜਿੱਥੇ ਕੇਦਾਰਨਾਥ ਬਣਿਆ ਹੋਇਆ ਇੱਥੇ ਪਹਾੜ ਵਿੱਚ ਕਹਿੰਦੇ ਝੋਟਾ ਜਿਹਾ ਬਣ ਕੇ ਇਹਨੇ ਆਪਣਾ ਸਿਰ ਲੁਕੋ ਲਿਆ, ਕਿਉਂਕਿ ਸਿਰ 'ਤੇ ਜਿੰਨਾ ਚਿਰ ਉਹ ਮੁੰਦਰੀ ਨਹੀਂ ਆਉਂਦੀ ਫਿਰ ਉਨ੍ਹਾਂ ਚਿਰ ਨਹੀਂ ਸੁਆਹ ਹੁੰਦਾ ਸੀ, ਹੋਰ ਥਾਂ ਕਹੀ ਜਾਏ ਸੁਆਹ ਸੁਆਹ ਨਹੀਂ। ਉਹ ਜਿਹੜਾ ਸਿਰ ਹੋਵੇ ਬਸ ਉਹਦੇ ਵਿੱਚ ਲੁਕੋ ਲਿਆ ਹੈ। ਅਤੇ ਫਿਰ ਆ ਕੇ ਉੱਥੇ ਫਿਰ ਫੁਰਕ ਕਹਿੰਦਾ ਸੁਭਾਅ ਸੁਭਾਅ ਨਹੀਂ ਹੁੰਦਾ ਹੈ। ਪਾਰਵਤੀ ਨੇ ਦੇਖਿਆ ਵੀ ਇਹ ਭੋਲੇ ਨਾਥ ਤਾਂ ਫਸ ਗਏ, ਹੁਣ ਇਹਦਾ ਬੰਦੋਬਸਤ ਮੈਂ ਕਰਾਂ। ਅਤੇ ਉਹ ਜਾ ਕੇ ਇਹਨੂੰ ਕਹਿਣ ਲੱਗੀ ਵੀ ਇੱਥੇ ਕੋਈ ਕਰਦਾ ਹੈ? ਕਹਿੰਦੇ ਕਰਨਾ ਕੀ, ਇਹਨੇ ਫਾਹਾ ਵੱਢਣਾ ਅਤੇ ਤੈਨੂੰ ਲਿਜਾਣਾ ਹੈ, ਗੱਲ ਤਾਂ ਇੰਨੀ ਹੈ ਸੱਚੀ ਹੈ। ਕਹਿੰਦੇ ਲੈ ਮੈਨੂੰ ਹੀ ਲਿਜਾਣਾ ਤੂੰ, ਇਹ ਤਾਂ ਗੱਲ ਹੀ ਕੋਈ ਨਹੀਂ, ਇਹਨੂੰ ਤੂੰ ਕਿਉਂ ਮਾਰਦਾ? ਇਹਨੂੰ ਇੱਥੇ ਫਿਰ ਫਿਰੀ ਜਾਂਦੇ ਸਿਰ ਉਡਾਈ ਰੱਖਣ ਦੇ ਝੋਟਾ ਬਣ ਕੇ, ਅਤੇ ਮੈਂ ਜਿਵੇਂ ਕਹਿੰਦੀ ਉਵੇਂ ਤੂੰ ਗੱਲ ਕਰ। ਕਹਿੰਦੇ ਤੂੰ ਕੀ ਕਹਿੰਦੀ ਹੈ? ਕਹਿੰਦੇ ਮੈਂ ਨਿਰਤਕਾਰੀ ਦੇਖ ਕੇ ਨੱਚਣਾ, ਨਿਰਤਕਾਰੀ ਦੇਖ ਕੇ ਖੁਸ਼ ਹੁੰਦੀ ਹੈ, ਤੂੰ ਮੈਨੂੰ ਨੱਚ ਟੱਪ ਕੇ ਦਿਖਾ ਅਤੇ ਮੈਂ ਖੁਸ਼ ਹੋ ਜਾਊਂ, ਤੂੰ ਮੈਨੂੰ ਚੱਲ ਗੱਲ। ਕਹਿੰਦਾ ਮੈਨੂੰ ਤਾਂ ਨੱਚਣਾ ਟੱਪਣਾ ਆਉਂਦਾ ਨਹੀਂ ਹੈ, ਪਰ ਕਹਿੰਦੀ ਇਹ ਮੈਂ ਤੈਨੂੰ ਦੱਸ ਦਿੰਦੀ ਹਾਂ ਵੀ ਕਿਵੇਂ ਨਿਰਤਕਾਰੀ, ਕਿਵੇਂ ਨੱਚੀ ਟੱਪੀ ਦਾ, ਕਿਵੇਂ ਗਿੱਧਾ ਪਾਈ ਦਾ, ਉਹ ਸਾਰਾ ਦੱਸ ਦਿੱਤਾ। ਉਸ ਸਿਰ 'ਤੇ ਵੀ ਜਿਵੇਂ ਹੱਥ ਲਿਜਾਣਾ ਹੈ, ਉਹ ਹਾਵ ਭਾਵ ਕਰਦੇ, ਉਹ ਵੀ ਹੇਠਾਂ ਨੂੰ ਜਿਵੇਂ ਝੁਕਣਾ ਹੈ, ਇੱਧਰ ਸੱਜੇ ਤੱਪੇ ਕਰਨਾ ਹੈ, ਸਾਰਾ ਦੱਸਦਾ ਹੈ। ਹੁਣ ਉਹ ਨਿਰਤਕਾਰੀ ਤਾਂ ਕਰਨ ਲੱਗ ਗਿਆ, ਪਰ ਚੁਸਤਾ ਹੈ ਵੀ ਹੱਥ ਵਿੱਚ ਮੁੰਦਰੀ ਪਾਈ ਹੋਈ ਹੈ, ਰੱਖੀ ਹੋਈ ਹੈ, ਜੇ ਸਿਰ 'ਤੇ ਲੈ ਜਾਏ ਕਿਤੇ ਪਾਰਵਤੀ ਨਾ ਕਦੇ ਸੁਆਹ, ਕਿਤੇ ਆਪਾਂ ਨਾ ਸੁਆਹ ਹੋ ਜਾਈ। ਉਹ ਸਿਰ 'ਤੇ ਹੱਥ ਨਹੀਂ ਲਿਜਾਂਦਾ ਹੈ, ਅਤੇ ਪਾਰਵਤੀ ਨੇ ਵੀ ਦੇਖ ਲਿਆ ਵੀ ਇਹ ਨਹੀਂ ਕਰਦਾ ਹੈ। ਫਿਰ ਉਹ ਕਹਿਣ ਲੱਗੀ ਵੀ ਤੂੰ ਨਿਰਤਕਾਰੀ ਦੇ ਜਿਹੜੇ ਹਾਵ ਭਾਵ ਹੈ ਉਹ ਪੂਰੇ ਨਹੀਂ ਤੂੰ ਕਰਦਾ ਹੈ, ਇੱਧਰ ਉੱਧਰ ਤਾਂ ਹੱਥ ਜੇ ਕਰਦਾ, ਸਿਰ 'ਤੇ ਕਿਉਂ ਨਹੀਂ ਲਿਜਾਂਦਾ ਹੈ? ਜਿੰਨਾ ਚਿਰ ਇਹ ਸੀਸ ਦੇ ਸਿਰ ਨਾਲ ਜਲਾਈ, ਉਨ੍ਹਾਂ ਚਿਰ ਤੂੰ ਨਿਰਤਕਾਰੀ ਦੇ ਜਿਹੜੇ ਉਹ ਹਾਵ ਭਾਵ ਹੈ ਪੂਰੇ ਨਹੀਂ ਹੁੰਦੇ ਆ, ਉਹ ਵੀ ਉੱਪਰ ਦੀ ਵੀ ਲਿਆ। ਉਹ ਫਿਰ ਤੱਕਿਆ ਤਕਾਇਆ ਇਹ ਛੇਤੀ ਦੇ ਕੇ, ਜਾਣੀ ਸਿਰ 'ਤੇ ਲਗਾ ਕੇ, ਜਾਣੀ ਅੱਗੇ ਨਗਾਉਣ ਦੀ ਕੋਸ਼ਿਸ਼ ਕੀਤੀ ਇਹਨੇ ਹੱਥ ਜਿਹਾ। ਅਤੇ ਉੱਧਰ ਪਾਰਵਤੀ ਵੀ ਐਨ ਸਾਵਧਾਨ ਸੀ ਵੀ ਇਹਦਾ ਫਾਹਾ ਵੱਢਣਾ ਹੀ ਵੱਢਣਾ ਹੈ। ਬਸ ਜਦੋਂ ਮਾੜਾ ਜਿਹਾ ਸਿਰ 'ਤੇ ਲਗਿਆ, ਪਾਰਵਤੀ ਨੇ ਕਹਿੰਦੇ ਸੁਆਹ, ਉੱਥੇ ਹੀ ਬਸ ਸੁਆਹ ਹੋ ਗਿਆ ਹੈ, ਫਾਹਾ ਵੱਢਿਆ ਗਿਆ। ਫਿਰ ਪਾਰਵਤੀ ਲਾ ਕੇ ਬਾਜਾ ਮਾਰਨ ਭੋਲੇ ਨਾਸ, ਕਹਿੰਦੇ ਕਰਿਆ ਮਾਰਾ ਇਹੋ ਜਿਹਾ ਪੰਗਾ ਨਾ ਪਾਇਆ ਕਰੋ, ਹੁਣ ਤਾਂ ਸ਼ਰਾਸ ਹੈ ਕਹਿਦਾ। ਇਸ ਤਰ੍ਹਾਂ ਉਹ ਕੇਦਾਰਨਾਥ ਹੈ ਜਿੱਥੇ ਝੋਟਾ ਬਣ ਕੇ ਉਹ ਪਹਾੜ ਵਿੱਚ ਸਿਰਜਾ ਵਸਾਇਆ ਸੀ, ਇਹ ਇੱਥੋਂ ਹੀ ਆਏ। ਜਦੋਂ ਹੇਮਕੁੰਡ ਨੂੰ ਜਾਈਏ ਅੱਗੇ ਉਹ ਸ਼ਰਕ ਜੀ ਬਣੀ ਹੋਈ ਹੈ, ਅਤੇ ਉਹ ਰਸਤਾ ਵੀ ਨਿਕਲਦਾ, ਉੱਥੇ ਲਿਖਿਆ ਵੀ ਇਹ ਰਸਤਾ ਕੇਦਾਰਨਾਥ ਨੂੰ ਜਾਂਦਾ ਹੈ। ਇਸ ਤਰ੍ਹਾਂ ਉੱਧਰ ਜੇ ਪਹਾੜਾਂ ਵਿੱਚ ਹੀ ਉਹ ਕਹਿੰਦੇ ਜਿਹੜਾ ਇਹ ਮੈਂ ਸਾਈਂ, ਜਿਵੇਂ ਜਿੱਥੇ ਉਹ ਮੱਝਾਂ ਦਾ ਸਾਈਂ ਝੋਟਾ ਬਣ ਕੇ ਕ੍ਰਿਸ਼ਨ ਉਹ ਸ਼ਿਵਜੀ ਕਹਿੰਦੇ ਉਹ ਪਹਾੜ ਵਿੱਚ ਲੁਕਿਆ ਸੀ, ਉਹ ਕਹਿੰਦੇ ਕੇਦਾਰਨਾਥ ਉਹਨੇ ਥਾਪਿਆ ਹੈ। ਕਾਂਸੀ ਕ੍ਰਿਸ਼ਨ ਚਰਾਵਤ ਗਾਊ, ਇਸੇ ਤਰ੍ਹਾਂ ਜਿਹੜੀ ਕਾਂਸੀ ਉਹ ਸ਼ਿਵਜੀ ਨੇ ਰਚੀ ਹੈ, ਜਿਹਦੇ ਵਿੱਚ ਕਹਿੰਦੇ ਕ੍ਰਿਸ਼ਨ ਭਗਵਾਨ ਜੀ ਉਹ ਸੰਦੀਪਨ ਗੁਰੂ ਦੇ ਪਾਸੋਂ ਬ੍ਰਹਮ ਵਿਦਿਆ ਪੰਡ ਸਮੇਂ ਗੁਰੂਆਂ ਚੜਾਉਂਦੇ ਰਹੇ। ਮਿਲ ਹਰ ਜਨ ਸੋਭਾ ਪਾਈ, ਇਸ ਤਰ੍ਹਾਂ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਨੇ ਵੀ ਹਰੀ ਦੇ ਜਨਾਂ ਸੰਦੀਪਨ ਗੁਰੂ ਨਾਲ ਮਿਲ ਮਿਲ ਕੇ ਬ੍ਰਹਮ ਵਿਦਿਆ ਪੜ੍ਹ ਕੇ ਸੋਭਾ ਪ੍ਰਾਪਤ ਕੀਤੀ ਹੈ। ਜਿਤਨੇ ਤੀਰਥ ਦੇਵੀ ਥਾਪੇ, ਮਹਾਰਾਜ ਕਹਿੰਦੇ ਉਹ ਥਾਪੇ ਜਿਤਨੇ ਤੀਰਥ ਜਿਹੜੇ ਹਨ ਦੇਵੀ ਦੇਵਤਿਆਂ ਨੇ ਥਾਪੇ ਹਨ, ਸਭ ਤਿਤਨੇ ਲੋਚੈ ਹੈ ਧੂਰ ਸਾਧੂ ਕੀ ਤਾਈ, ਸਾਰੇ ਕਹਿੰਦੇ ਉਤਨੇ ਹੀ ਜਿਹੜੇ ਹੈ ਸਾਧੂਆਂ ਦੀ ਚਰਨ ਧੂੜ ਨੂੰ ਚਾਹੁੰਦੇ ਹਨ। ਜਿਵੇਂ ਇੱਕ ਕੋਈ ਬ੍ਰਾਹਮਣ ਸੀ, ਉਸਨੇ ਤੀਰਥ ਯਾਤਰਾ ਦਾ ਬੜਾ ਮਹਾਰਾ ਮਹਾਤਮ ਜਿਹਾ ਚੱਲ ਕੇ ਇਸ ਤਰ੍ਹਾਂ ਦਾ ਨਿਯਮ ਕਰ ਲਿਆ ਹੈ ਵੀ ਉਹਦੇ ਘਰ ਦਾ ਆਪਾਂ ਭੋਜਨ ਪ੍ਰਸ਼ਾਦਾ ਛਕਣਾ ਜਿਹੜਾ ਗੰਗਾ 'ਤੇ ਜਾ ਕੇ ਹਰਿਦੁਆਰ ਨਹਾ ਕੇ ਆਇਆ ਹੋਵੇ। ਇਹਨੇ ਹਰਿਦੁਆਰ ਦੀ ਯਾਤਰਾ ਕੀਤੀ ਹੈ, ਦੂਜੇ ਦੇ ਘਰ ਦਾ ਨਹੀਂ ਖਾਣਾ ਹੈ। ਜਿੱਥੇ ਵੀ ਰਾਤ ਪੈਂਦੀ ਉੱਥੇ ਫਿਰ ਪਿੰਡ ਵਿੱਚ ਪੁੱਛ ਪੜਤਾਲ ਕਰ ਲੈਂਦਾ ਵੀ ਮੈਂ ਵੀ ਨਿਯਮ ਕਰਕੇ ਚੱਲਿਆ ਹਰਿਦੁਆਰ ਨੂੰ ਗੰਗਾ 'ਤੇ ਨਹਾਉਣ ਨੂੰ, ਉਹਦੇ ਘਰ ਦਾ ਖਾਣਾ ਜਿਹੜਾ ਗੰਗਾ 'ਤੇ ਨਹਾ ਕੇ ਆਇਆ ਹੋਇਆ। ਲੋਕ ਦੱਸ ਦਿੰਦੇ ਆ ਫਲਾਨਾ ਆਇਆ ਉਹਦੇ ਜਾ ਉਹਦੇ ਜਾ, ਪੁੱਛ ਕੇ ਫਿਰ ਉੱਥੇ ਭੋਜਨ ਪ੍ਰਸ਼ਾਦਾ ਛਕ ਲੈਂਦਾ। ਸਾਰਾ ਰਸਤਾ ਤੈਅ ਕਰਦਾ, ਕੋਈ ਮੀਲ ਕੁ ਦਾ ਰਸਤਾ ਜਾ ਰਹਿ ਗਿਆ ਹੈ, ਅੱਕ ਥੱਕ ਗਿਆ ਹੈ, ਇੱਧਰ ਉੱਧਰ ਦੇਖਿਆ ਉੱਥੇ ਸਾਧੂਆਂ ਦਾ ਅਸਰਮ ਬਣਿਆ ਹੋਇਆ, ਬੜਾ ਵੱਡਾ ਡੇਰਾ ਜਿਹਾ ਬਣਿਆ, ਬੜੇ ਬਾਗ ਬਗੀਚੇ ਜਿਹੇ ਲੱਗੇ ਹੈ, ਬੜਾ ਸੋਹਣਾ ਪ੍ਰਬੰਧ ਹੈ। ਇਹਨੇ ਖਿਆਲ ਕੀਤਾ ਵੀ ਚਲੋ ਹੁਣ ਅੱਗੇ ਥੱਕੇ ਆ ਜਾਂ ਸਾਧੂਆਂ ਦੇ ਇੱਥੇ ਡੇਰੇ ਵਿੱਚ ਰਹਿ ਜਾਂਦੇ, ਤੜਕੇ ਉੱਠ ਕੇ ਨਾ ਇੱਥੋਂ ਚੱਲਾਂਗੇ, ਗੁੰਗਾ ਮਾਈ ਵੀ ਜਾ ਕੇ ਚੁੱਭਾ ਲਾ ਲਾਂਗੇ, ਨਹਾਵਾਂਗੇ, ਉੱਥੇ ਰਾਤ ਇੱਥੇ ਰਹਿ ਪੈਂਦੇ ਹਾਂ। ਜਦੋਂ ਭੋਜਨ ਛਕਣ ਦਾ ਸਮਾਂ ਜਿਹਾ ਹੋਇਆ ਹੈ, ਫਿਰ ਮਨ ਵਿੱਚ ਕਹਿੰਦਾ ਵੀ ਆਪਾਂ ਪਿੱਛੇ ਤਾਂ ਆਪਣਾ ਨਿਯਮ ਪੂਰਾ ਕਰਦੇ ਰਹੇ, ਪੁੱਛ ਕੇ ਛਕਦੇ ਰਹੇ, ਹੁਣ ਇਹ ਸਾਧੂਆਂ ਦਾ ਸੰਤਾਂ ਦਾ ਡੇਰਾ ਹੈ, ਇਹਨਾਂ ਨੂੰ ਜੇ ਹੁਣ ਪੁੱਛਿਆ ਕਿਤੇ ਆ ਨਾ ਕਹਿ ਦੇਣ ਹੋਵੇ ਬਾਹਮਣਾ ਅਸੀਂ ਕਿਤੇ ਗੰਗਾ ਨਹੀਂ ਇਸ਼ਨਾਨ ਕਰਦੇ, ਅਸੀਂ ਇੱਥੇ ਨੇੜੇ ਬੈਠੇ ਹਾਂ, ਅਸੀਂ ਤਾਂ ਨਹਾਉਂਦੇ ਹੀ ਹੈ, ਇਹ ਤੂੰ ਮੈਨੂੰ ਸਾਨੂੰ ਕੀ ਪੁੱਛਦਾ, ਗੱਲ ਨਾ ਕਿਤੇ ਪੈ ਜਾਣ। ਇਸ ਕਰਕੇ ਇਹਨਾਂ ਨੂੰ ਕੀ ਪੁੱਛਣਾ, ਇਹ ਤਾਂ ਰੋਜ਼ ਹੀ ਅੱਬਲ ਤਾਂ ਨਹਾਉਂਦੇ ਹੁਣ, ਨਹੀਂ ਤਾਂ ਫਿਰ ਪੁਰਬ ਪੁਰਬ ਜਦੋਂ ਕੁੰਭ ਕੁੰਭ ਲੱਗਦਾ ਉਦੋਂ ਤਾਂ ਜਾਂਦੇ ਹੋਣਗੇ ਸੰਤ ਮੰਡਲੀ ਨਾਲ, ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਇਸ਼ਨਾਨ ਕਰਾਇਆ ਜਾਂਦਾ ਇਹਨਾਂ ਤੀਰਥਾਂ 'ਤੇ, ਫਿਰ ਹੀ ਲੋਕ ਨਹਾਉਂਦੇ ਹੈ। ਫਿਰ ਕਹਿੰਦਾ ਉਹ ਮਨ ਤੂੰ ਨਹੀਂ ਪੁੱਛ ਲਾ ਇਹਨਾਂ ਨੂੰ। ਕਈ ਵਾਰੀ ਐਸੇ ਵੀ ਹੁੰਦੇ ਆ ਵੀ ਨਹੀਂ ਨਹਾਉਂਦੇ ਹੁੰਦੇ ਹੈ, ਇਹ ਜਿਹੜੇ ਗੰਗਾ ਦੇ ਪਾਂਡੇ ਹੈ ਨਾ ਉਹ ਇਹੋ ਜਿਹੀ, ਉਹ ਨਹੀਂ ਨਹਾਉਂਦੇ, ਲੋਕ ਨਹਾਉਂਦੇ ਹੈ। ਕਿਤੇ ਅਸੀਂ ਨਾ ਹੋ ਜਾਏ ਵੀ ਇਹ ਸੰਤ ਬਣਾ ਨਹਾਉਂਦੇ ਹੋਣ ਅਤੇ ਆਪਣਾ ਨਿਜਮਣਾ ਐਵੇਂ ਚਲਾ ਜਾਏ। ਫਿਰ ਕਹਿੰਦਾ ਵੀ ਆਉਂ ਨਹੀਂ, ਚਲੋ ਆਪਾਂ ਛੱਕ ਛਕਾ ਲਓ, ਹੁਣ ਬੁਕੇ 'ਤੇ ਆਏ ਹਾਂ ਅਤੇ ਤੜਕੇ ਨਹਾਵਾਂਗੇ ਇੱਥੇ, ਤਾਂ ਇਹ ਨਹਾਉਂਦੇ ਹੀ ਹੋਣਗੇ, ਨੇੜੇ ਰਹਿੰਦੇ ਆ, ਇਹ ਤਾਂ ਗੱਲ ਪੁੱਛਣ ਪਛਾਣ ਵਾਲੀ ਹੈ ਨਹੀਂ। ਛੱਕ ਲਿਆ ਮਨ ਵਿੱਚ ਫਿਰ ਵੀ ਸ਼ੰਕਾ, ਇਹ ਨਿਰਣਾ ਕਰ ਹੀ ਲੈਣਾ ਚਾਹੀਦਾ ਹੈ। ਫਿਰ ਉਹ ਸਾਧੂ ਬੈਠੇ ਸੀ ਭੋਜਨ ਪ੍ਰਸ਼ਾਦਾ ਛੱਕ ਛਕਾ ਕੇ ਆਪਣੇ ਆਸਣ 'ਤੇ, ਉਹਨਾਂ ਦੇ ਜਿਹੜੇ ਬਾਕੀ ਚੇਲੇ ਚਾਰਡੇ ਸੀ ਉਹ ਵੀ ਹੁਣ ਵੀ ਕੋਈ ਚਲੋ ਸਾਧੂਆਂ ਤੋਂ ਬਚਨ ਸੁਣੀਏ ਫਿਰ ਬਰਾਜਣਾ ਹੈ, ਉਹ ਵੀ ਬੈਠੇ ਸਨ ਘੇਰਾ ਕੱਤ ਕੇ ਵਿੱਚੇ ਜਾ ਕੇ, ਬ੍ਰਾਹਮਣ ਬੈਠ ਗਿਆ ਜਦ। ਫਿਰ ਇਹਨੇ ਵੀ ਗੱਲ ਜੀ ਤੋਰੀ, ਕਹਿੰਦਾ ਮਹਾਰਾਜ ਤੁਸੀਂ ਤਾਂ ਬੜਾ ਬੜਾ ਬੰਦੋਬਸਤ ਕੀਤਾ, ਬਹੁਤ ਵਧੀਆ ਤੁਹਾਡਾ ਇਹ ਪ੍ਰਬੰਧ ਹੈ, ਆਪ ਕੀਚੇ ਲਾਏ, ਮਕਾਨ ਪਾਏ, ਲੰਗਰ ਪਾਣੀ ਦਾ ਬੜਾ ਸੋਹਣਾ ਪ੍ਰਬੰਧ ਹੈ, ਤੁਸੀਂ ਤਾਂ ਮਹਾਰਾਜ ਵੀ ਅੱਬਲ ਤਾਂ ਰੋਜ਼ ਹੀ ਗੰਗਾ ਮਾਤਾ ਵੀ ਜਾ ਕੇ ਚੁੱਭਾ ਲਾਉਂਦੇ ਹੋ, ਨਹੀਂ ਤਾਂ ਮਹਾਰਾਜ ਪੁਰਬ ਦੇ ਦਿਨ ਜਦੋਂ ਮੱਸਿਆ ਪੁੰਨਿਆ ਹੋਰ ਕੋਈ ਦਿਨ ਦਿਹਾੜਾ ਆ ਜਾਂਦਾ ਉਦੋਂ ਤਾਂ ਨਹਾਉਂਦੇ ਹੀ ਬਹੁਤ ਹੋਵੋਗੇ। ਉਹ ਚੁੱਪ ਚਾਪ ਜੇ ਰਹੇ, ਫਿਰ ਢੰਗ ਜੇ ਕਹਿਣ ਪੁੱਛਣ ਵਾਸਤੇ ਕਹਿਣ ਲੱਗਾ, ਜੀ ਮਹਾਰਾਜ ਦੱਸੋ ਕਿੰਨੀ ਕੁ ਵਾਰੀ ਤੁਸੀਂ ਨਹਾਤੇ ਹੁਣ ਤੱਕ? ਜਦੋਂ ਨਾ ਹੀ ਹਟਿਆ ਉਹ ਕਹਿੰਦੇ ਨਾ ਤੇਰੀ ਗੰਗਾ ਨੂੰ ਜਾਣਦੇ, ਨਾ ਤੇਰੀ ਯਮੁਨਾ ਨੂੰ ਜਾਣਦੇ, ਨਾ ਸਰਸਵਤੀ ਅਤੇ ਗੋਦਾਵਰੀ ਨੂੰ ਜਾਣਦੇ, ਅਸੀਂ ਨਹੀਂ ਕਿੱਥੇ ਜਾਂਦੇ ਜਿਉਂਦੇ, ਅਸੀਂ ਤਾਂ ਇੱਥੇ ਤੜਕੇ ਉੱਠ ਕੇ ਨਹਾ ਲੈਂਦੇ ਹਾਂ, ਮਾੜਾ ਮੋਟਾ ਪਾਣੀ ਜਿਹਾ ਪਾ ਕੇ ਅਤੇ ਹਰ ਹਰ ਕਰਦੇ ਹਾਂ, ਸਾਨੂੰ ਨਾ ਪੁੱਛ, ਅਸੀਂ ਨਹੀਂ ਜਾਂਦੇ, ਸਾਨੂੰ ਨਹੀਂ ਪਤਾ ਕਿੱਥੇ ਹੈਗਾ ਤੇਰੀ ਗੰਗਾ ਗੁੰਗਾ ਜੀ ਹੋਊਗੀ ਕਿਤੇ। ਅਤੇ ਉਹ ਕਹਿੰਦਾ ਹੱਦ ਹੋ ਗਈ, ਇਹੋ ਜਿਹੇ ਇਹ ਤਾਂ ਇਹ ਨਹਾਉਣਾ ਤਾਂ ਕਿੱਧਰ, ਇਹ ਤਾਂ ਕਹਿੰਦੇ ਉਹ ਅਸੀਂ ਨਹੀਂ ਜਾਣਦੇ ਗੰਗਾ ਗੁੰਗਾ ਕਿੱਥੇ ਹੁੰਦੀ ਹੈ, ਅਸੀਂ ਨਹੀਂ ਕਿੱਥੇ ਨਹਾਤੇ ਨੁਹਾਤੇ। ਉਹ ਮਨਾ ਤੂੰ ਕੀ ਕਰਿਆ, ਸਾਰਾ ਨਿਯਮ ਪੁੱਛ ਪਛਾ ਕੇ ਪੂਰਾ ਕਰਦਾ, ਇੱਥੇ ਆ ਕੇ ਤੈਨੂੰ ਕੀ ਉਹਦਾ ਪਹਿਲਾਂ ਪੁੱਛ ਲੈਂਦਾ ਫਿਰ ਖਾਂਦਾ, ਤੇਰਾ ਤਾਂ ਬੇੜਾ ਹੀ ਕਰਕ ਗਿਆ। ਫਿਰ ਕਹਿੰਦਾ ਇਹੋ ਜਿਹਾ ਕੋਲ ਕੀ ਰਹਿਣਾ ਸਾਰਾ ਕੋਲ, ਜਿਹੜੇ ਗੰਗਾ ਨੂੰ ਜਾਣਦੇ ਨਹੀਂ ਨਹਾਉਂਦੇ ਹੀ ਨਹੀਂ ਹੈ, ਤਾਂ ਉਲਟੀ ਉਲਟਾ ਸਿੱਧਾ ਬੋਲਦੇ ਗੰਗਾ ਨੂੰ, ਉਸੇ ਬੁੜ ਬੁੜ ਜਿਹਾ ਕਰਦਾ ਹੋਇਆ ਡੇਰੇ ਤੋਂ ਬਾਹਰ ਹੋ ਗਿਆ। ਹੁਣ ਹਨੇਰਾ ਸੀ, ਜਾਵੇ ਕਿੱਧਰ ਨੂੰ, ਅਤੇ ਪਾਸੇ ਜੇ ਹੋ ਕੇ ਨਾ ਬੈਠ ਗਿਆ ਅਤੇ ਮਨ ਵਿੱਚ ਬੜੀ ਉਹ ਹੋਈ, ਚਿਤਵਨੀ ਲੱਗੀ ਹੈ, ਕਹਿੰਦੇ ਵੀ ਬਹੁਤ ਮਾੜਾ ਹੋਇਆ, ਦੇਖੋ ਕਿੱਡਾ ਵੱਡਾ ਡੇਰਾ ਬਣਾਇਆ, ਕਿੰਨੇ ਵਿਦਵਾਂਸ ਹੈ, ਅਤੇ ਗੰਗਾ ਦੀ ਮਹਿਮਾ ਤੂੰ ਬਿਲਕੁਲ ਜਾਣ, ਕਹਿੰਦੇ ਨਹਾਉਂਦੇ ਹੀ ਨਹੀਂ ਅਸੀਂ, ਜਾਣਦੇ ਹੀ ਨਹੀਂ ਹਾਂ, ਹੱਦ ਹੋ ਗਈ, ਇਹ ਕਿਉਂ ਨਹੀਂ ਨਹਾਉਂਦੇ, ਕਾਰਨ ਕੀ ਹੈ, ਇਹਨਾਂ ਨੂੰ ਨਹਾਉਣਾ ਚਾਹੀਦਾ ਸੀ, ਇਹ ਤਾਂ ਸੰਤ ਹੈ। ਉਹ ਰਾਤ ਲੰਘ ਗਈ ਹੈ, ਜਦੋਂ ਫਿਰ ਉਹ ਪਹਿਰਕ ਰਾਤ ਰਹਿ ਗਈ ਨਾ, ਫਿਰ ਇਹਦੀ ਸ਼ੰਕਾ ਨਿਵਿਰਤ ਕਰਨ ਵਾਸਤੇ ਉਹ ਪਰਮੇਸ਼ੁਰ ਵੱਲੋਂ ਕਲਾ ਵਰਤੀ ਹੈ ਵੀ ਇਹ ਜਿਹੜੇ ਮਹਾਤਮਾ ਇਹ ਤਾਂ ਨਾਮ ਸਿਮਰਨ ਵਿੱਚ ਲੀਨ ਹੋਏ, ਉਹਨਾਂ ਨੂੰ ਕੋਈ ਲੋੜ ਨਹੀਂ ਇੱਥੇ। ਅਤੇ ਉਹ ਫਿਰ ਗੰਗਾ ਜਮੁਨਾ ਸਰਸਵਤੀ ਅਤੇ ਗੋਦਾਵਰੀ ਜਿਹੜੀਆਂ ਚਾਰ ਗਊਆਂ ਦਾ ਰੂਪ ਜਿਹਾ ਧਾਰਨ ਕਰਕੇ ਆਈਆਂ, ਕਾਲਾ ਜਿਹਾ ਰੂਪ ਹੈ ਇਹਨਾਂ ਦਾ ਕਾਲਾ, ਅਤੇ ਬੜੀ ਘਬਰਾਹਟ ਵਿੱਚ ਅਤੇ ਤੇਜ਼ੀ ਨਾਲ ਇਸ ਸਾਧੂਆਂ ਦੇ ਅਸਰੰਬਲ ਨੂੰ ਉਹ ਜਾ ਰਹੀਆਂ। ਹੁਣ ਤਾਂ ਹੁਣ ਉਹ ਦਰਵਾਜ਼ੇ ਬੰਦ ਸੀ ਅਤੇ ਅੰਦਰ ਵਿੱਚੋਂ ਪ੍ਰਵੇਸ਼ ਹੋ ਗਈਆਂ ਹਨ, ਇਹ ਦੇਖ ਰਿਹਾ ਹੈ ਡਰੀਏ ਗਊਆਂ ਜਿਹੀਆਂ ਕਿਹੋ ਜਿਹੀਆਂ ਬਣੀਆਂ ਤੇਜ਼ ਜਾ ਰਹੀਆਂ, ਅੰਦਰ ਦਰਵਾਜ਼ੇ ਬੰਸੀ ਕਿਵੇਂ ਲੰਘ ਗਈਆਂ। ਅਤੇ ਕੁਝ ਮਿੰਟਾਂ ਤੋਂ ਬਾਅਦ ਫਿਰ ਉਹ ਚਾਰੇ ਗਊਆਂ ਉੱਜਲ ਰੰਗ ਦੀਆਂ, ਚਿੱਟੇ ਰੰਗ ਦੀਆਂ ਹੋ ਗਈਆਂ, ਕਿੱਥੇ ਤੇਜ਼ ਜਾ ਰਹੀਆਂ, ਕਿੱਥੇ ਹੌਲੀ ਹੌਲੀ ਮੌਜ ਵਿੱਚ ਜਾ ਰਹੀਆਂ। ਫਿਰ ਖਿਆਲ ਆਇਆ ਵੀ ਇਹ ਗਊਆਂ ਤਾਂ ਨਹੀਂ, ਇਹ ਤਾਂ ਕੋਈ ਹੋਰ ਹੈ ਸ਼ਕਤੀ ਤਾਕਤ ਹੈ, ਵੀ ਚਲੋ ਇਹਨਾਂ ਤੋਂ ਪੁੱਛ ਹੀ ਲਈਏ, ਸ਼ਾਇਦ ਇੱਥੇ ਨਿਰ ਨਾ ਹੋ ਜਾਏ ਵੀ ਤੁਸੀਂ ਇੱਥੇ ਸਾਧ ਖੁੜ ਕੇ ਲੈਣ ਆਈ, ਮੈਂ ਤਾਂ ਬਾਹਰ ਬੈਠਾ ਹਾਂ। ਜੋ ਅੱਗੇ ਹੋ ਗਿਆ ਹੈ, ਕਹਿੰਦੇ ਗਊ ਮਾਤਾ ਜੀ ਮੈਨੂੰ ਨਿਰਣਾ ਕਰਕੇ ਜਾਓ ਵੀ ਤੁਸੀਂ ਦੂਜੀ ਪਸ਼ੂ ਗਊ ਤਾਂ ਹੈ ਨਹੀਂ ਆ, ਤੁਸੀਂ ਤਾਂ ਹੋਰ ਗਊਆਂ ਹੋ। ਉਹ ਫਿਰ ਬੋਲੀਆਂ, ਕਹਿੰਦੇ ਪੰਡਤਾ ਜੀ ਦੇ ਤੇ ਤੂੰ ਨਹਾਉਣ ਚੱਲਿਆ ਨਾ, ਜਿਹਨੂੰ ਤੁਸੀਂ ਵੱਡਾ ਸਮਝਦਾ ਸੀ ਉਹੀ ਹਾਂ, ਕਿ ਤੁਸੀਂ ਕੌਣ ਹੈ? ਉਹ ਕਹਿੰਦੀ ਇੱਕ ਤਾਂ ਕਹਿੰਦੀ ਮੈਂ ਜੀ ਗੰਗਾ ਹੈ, ਦੂਜੀ ਕਹਿੰਦੀ ਮੈਂ ਜਮਨਾ ਹੈ, ਤੀਜੀ ਕਹਿੰਦੀ ਮੈਂ ਸਰਸਤੀ ਹੈ, ਚੌਥੀ ਕਹਿੰਦੀ ਮੈਂ ਗੁਲਾਵਰੀ ਹਾਂ। ਕਹਿੰਦੇ ਇੱਥੇ ਕੀ ਲੈਣ ਆਈ ਹੈ? ਕਹਿੰਦੇ ਇੱਥੇ ਵਾਹਿਗੁਰੂ ਦੇ ਸਿਮਰਨ ਵਾਲਾ ਪੂਰਨ ਸਾਧੂ ਰਹਿੰਦਾ ਹੈ, ਇਹ ਜਦੋਂ ਇਸ਼ਨਾਨ ਕਰਦਾ ਨਾ, ਇਹ ਸਰੀਰ ਦੇ ਨਾਲ ਜਦੋਂ ਜਲ ਛਾਉਂਦਾ, ਇਹ ਅੱਠੇ ਪੈਰ ਨਾਮ ਜਪਦਾ, ਨਾਮ ਨਾਲ ਸਭ ਕੁਛ ਪਵਿੱਤਰ ਹੁੰਦਾ ਹੈ। ਇਹਦੇ ਸਰੀਰ ਨਾਲ ਜਦੋਂ ਜਲ ਛੋ ਜਾਂਦਾ ਹੈ ਤੇ ਉਹ ਬਸ ਸਾਰਾ ਜਲ ਸੁੱਚਾ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਸ਼ੁੱਧ ਹੋ ਜਾਂਦਾ ਹੈ। ਇਹਦੇ ਇਸ਼ਨਾਨ ਕੀਤੇ ਹੋਏ ਜਲ ਵਿੱਚ ਅਸੀਂ ਇਸ਼ਨਾਨ ਕਰਦੀਆਂ ਅਤੇ ਸਾਡੇ ਪਾਪ ਲਹਿੰਦੇ ਆ। ਕਹਿੰਦੇ ਤੁਹਾਨੂੰ ਕਿਵੇਂ ਲੱਗ ਗਏ? ਕਹਿੰਦੇ ਤੇਰੇ ਵਰਗੇ ਪੰਡਤਾਂ ਦੇ ਲਾਏ ਹੋਏ, ਆ ਤੁਸੀਂ ਆ ਕੇ ਨਹਾ ਕੇ ਕਹਿੰਦੇ ਸਾਡੇ ਵੀ ਜਾਣਾ। ਉਹ ਕਹਿੰਦਾ ਤੂੰ ਸੱਚਾ ਸੱਚਾ ਕੋਈ ਆਇਆ ਹੀ ਆ? ਬੇਈਮਾਨੀਆਂ ਧੋਖੇ ਡੱਕੀਆਂ ਮਾਰ ਕੇ ਰਾਹੂ ਕਿ ਤੂੰ ਝੂਠ ਬੋਲਦਾ ਹੈ, ਇੱਥੇ ਆ ਕੇ ਪਾਉਣਾ ਤੂੰ, ਅਤੇ ਅਸੀਂ ਵੀ ਕਿਤੇ ਲਾਉਣਾ ਹੀ ਹੈ, ਇਸ ਕਰਕੇ ਅਸੀਂ ਇੱਥੇ ਆ ਕੇ ਲਾਉਂਦੀਆਂ, ਤੁਸੀਂ ਸਾਡੇ ਵਿੱਚ ਨਹਾ ਕੇ ਛੱਡ ਜਾਂਦੇ ਹਾਂ। ਫਿਰ ਇਹਦੇ ਮਨ ਦੀ ਤਸੱਲੀ ਹੋਈ ਵੀ ਹਾਂ, ਜਿਹੜਾ ਵਾਹਿਗੁਰੂ ਦਾ ਨਾਮ ਦਾ ਸਿਮਰਨ ਹੈ ਇਹ ਸਭ ਤੋਂ ਮਹਾਨ ਹੈ, ਜਿਹੜਾ ਸਿਮਰਨ ਕਰਦਾ ਨਾ ਉਹ ਸਭ ਤੋਂ ਵੱਡਾ ਹੁੰਦਾ ਹੈ। ਜਿਵੇਂ ਕਬੀਰ ਸਾਹਿਬ ਜੀ ਤੋਂ ਵੀ ਕਿਸੇ ਨੇ ਪੁੱਛਿਆ ਸੀ, ਮਹਾਰਾਜ ਤੀਰਥ ਵੱਡਾ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਦਾਸ ਵੱਡਾ ਹੈ, ਤੀਰਥ ਵੱਡਾ ਕਿ ਹਰਤਾ ਦਾਸ? ਕਹਿੰਦੇ ਵੀ ਇਹ ਨਿਰਣਾ ਤਾਂ ਨਹੀਂ ਮੈਂ ਕਰ ਸਕਦਾ ਹਾਂ, ਇਹ ਤਾਂ ਉੱਪਰਲਾ ਜਿਹੜਾ ਹੈ ਨਾ ਵਾਹਿਗੁਰੂ ਕਰਕੇ ਸੁਣਾਓ। ਆਕਾਸ਼ਵਾਣੀ ਹੋ ਗਈ ਹੈ, ਆਵਾਜ਼ ਆਈ, ਕਹਿੰਦੇ ਵੀ ਤੀਰਥ ਨਹੀਂ ਵੱਡਾ, ਤੀਰਥ ਨੂੰ ਬਣਾਉਣ ਵਾਲਾ ਦਾਸ ਵੱਡਾ ਹੈ। ਜਿੱਥੇ ਉਹ ਬਹਿ ਜਾਂਦਾ ਚੌਂਕੜਾ ਮਾਰ ਕੇ ਨਾਮ ਜਪਦਾ, ਉਹ ਤੀਰਥ ਬਣ ਜਾਂਦਾ ਹੈ, ਤੀਰਥਾਂ ਨੂੰ ਰਚਣ ਵਾਲਾ ਮੇਰਾ ਦਾਸ ਹੈ, ਤੀਰਥ ਨਹੀਂ ਵੱਡਾ ਮੇਰਾ ਦਾਸ ਵੱਡਾ ਹੈ। ਉਹ ਫਿਰ ਬੈਠੇ ਸਾਧੂ ਸਰਦਾਲੂ, ਕਹਿੰਦੇ ਸੱਤ ਹੈ ਕਬੀਰ ਜੀ ਕਿ ਨਿਰਣਾ ਹੋ ਗਿਆ, ਬਾਕੀ ਪੰਡਤਾਂ ਕਾਂਸ਼ੀ ਦੇ ਤੀਰਥ ਵੱਡਾ, ਤੀਰਥ ਵੱਡਾ, ਤੀਰਥ ਮਹਾਨ ਕਹੀ ਜਾਂਦੇ ਸੀ, ਅੱਜ ਆਕਾਸ਼ਵਾਣੀ ਦੁਆਰਾ ਨਿਰਣਾ ਹੋ ਗਿਆ ਵੀ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਦਾਸ ਵੱਡਾ ਹੈ, ਬਣਾਉਂਦਾ ਹੀ ਤੀਰਥਾਂ ਨੂੰ, ਉਹ ਹੈ ਜਿੱਥੇ ਬਹਿ ਜਾਂਦਾ ਉੱਥੇ ਤੀਰਥ ਬਣ ਜਾਂਦਾ ਹੈ। ਤਾਂ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਵੀ ਇਹ ਜਿੰਨੇ ਤੇਰੇ ਤੀਰਥ ਤੂਰਸਦੇ ਹੈ ਨਾ, ਜਿਨ੍ਹਾਂ ਨੂੰ ਤੂੰ ਕਹਿੰਦਾ ਬੜੀ ਇਹਦੇ ਮਹਾਨਤਾ, ਬੜਾ ਪ੍ਰਭਾਵ ਹੈ, ਨਹਾਉਣ ਦਾ ਫਲ ਹੈ, ਇਹ ਤਾਂ ਸਾਰੇ ਉਹ ਵਾਹਿਗੁਰੂ ਜਿਹੜੇ ਸਾਧੂ ਉਹਨਾਂ ਦੇ ਚਰਨ ਧੂੜੀ ਲਾਉਂਦੇ ਚਾਹੁੰਦੇ ਹੈ, ਉਹਦੇ ਵਿੱਚ ਜਾ ਕੇ ਇਸ਼ਨਾਨ ਕਰਕੇ ਆਪਣੇ ਪਾਪ ਲਾਉਂਦੇ ਹਨ। ਹਰ ਕਾ ਸੰਤ ਮਿਲੇ ਗੁਰ ਸਾਧੂ, ਜਿਹੜਾ ਵਾਹਿਗੁਰੂ ਦਾ ਸਿਮਰ ਕਰਨ ਵਾਲਾ ਹੈ ਉਹ ਜੋ ਗੁਰੂ ਪੂਜਨੀਕ ਸਾਧੂ ਸ੍ਰੇਸ਼ਟ ਹੈ ਜਦੋਂ ਮਿਲਦਾ ਹੈ। ਲੈ ਤਿਸ ਕੀ ਧੂਰ ਮੁਖ ਲਾਈ, ਹਾਂ ਸ੍ਰੇਸ਼ਟ ਗੁਰੂ ਦਾ ਜਿਹੜਾ ਸੰਤ ਹੈ, ਵਾਹਿਗੁਰੂ ਦਾ ਸਿਮਰ ਕਰਨ ਵਾਲਾ ਸੰਤ ਹੈ, ਜਦੋਂ ਮਿਲਦਾ ਉਸਦੀ ਚਰਨ ਧੂੜ ਲੈ ਕੇ ਜਦੋਂ ਮੂੰਹ ਤੇ ਲਾਈ ਜਾਂਦੀ ਹੈ ਉਦੋਂ ਸਾਰੇ ਪਾਪ ਲੱਥ ਜਾਂਦੇ ਹਨ। ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸਾਧੂ ਮੇਰੇ ਸਵਾਮੀ, ਪਰਮੇਸ਼ਰ ਵਾਹਿਗੁਰੂ ਨੂੰ ਸੰਬੋਧਨ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹੇ ਮੇਰੇ ਸਵਾਮੀ ਪਰਮੇਸ਼ਰ, ਜਿਤਨੀ ਵੀ ਤੁਹਾਡੀ ਇਹ ਸ੍ਰਿਸ਼ਟੀ ਬਣਾਈ ਹੋਈ ਹੈ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ। ਸਾਰੀ ਕਹਿੰਦੇ ਉਤਨੀ ਹੀ ਸਾਰੀ ਦੀ ਸਾਰੀ ਜਿਹੜੀ ਸਾਧੂ ਦੀ ਚਰਨ ਧੂੜ ਚਾਹੁੰਦੀ ਹੈ। ਨਾਨਕ ਲਿਲਾਟ ਹੋਵੇ ਜਿਸ ਲਿਖਿਆ, ਮਹਾਰਾਜ ਕਹਿੰਦੇ ਜਿਹਦੇ ਲਿਲਾਟ ਕੇ ਮੱਥੇ ਤੇ ਸਭ ਲੇਖ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਉਸਨੂੰ ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਧੂਆਂ ਦੀ ਚਰਨ ਧੂੜ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਦੋਹਰਾ ਸ੍ਰੀ ਸਤਿਗੁਰ ਮੁਖ ਤੇ ਸੁਣਿਓ। ਕਿਉਂ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖਾਰ ਬੰਦ ਰਾਹੀਂ ਜਦੋਂ ਇਹਨੇ ਸ਼ਬਦ ਸੁਣਿਆ ਹੈ ਤਪੇ ਨੇ ਸ਼ਬਦ ਸੋ ਅਰਥ ਸਮੇਤ, ਅਰਥਾਂ ਦੇ ਸਮੇਤ ਸੁਣਿਆ ਸ਼ਬਦ ਗਦ ਗਦ ਭਇਓ ਪ੍ਰਸੰਨ ਤਬ। ਕਹਿੰਦੇ ਪ੍ਰਸੰਨ ਹੋ ਗਿਆ, ਗਦ ਗਦ ਹੋ ਗਿਆ, ਕੰਠ ਰੁਕ ਗਿਆ ਹੈ। ਉਰਭਾ ਪ੍ਰੇਮ ਨਿਕੇਤ, ਹਿਰਦਾ ਤਾਂ ਪ੍ਰੇਮ ਦਾ ਕਰੀ ਬਣ ਗਿਆ ਹੈ, ਹਿਰਦੇ ਵਿੱਚ ਪ੍ਰੇਮ ਭਰ ਗਿਆ ਹੈ। ਚੌਪਈ ਤਪੇ ਹਿਰਦੇ ਸ਼ਰਧਾ ਤਬ ਆਈ। ਹਾਂ, ਗੁਰੂ ਰਾਮਦਾਸ ਸਾਹਿਬ ਜੀ ਤੋਂ ਇਹ ਸ਼ਬਦ ਅਰਥਾਂ ਸਵੇਰ ਸੁਣ ਕੇ ਤਪੇ ਹਰਸੰਸ ਦੇ ਹਿਰਦੇ ਵੀ ਸ਼ਰਧਾ ਆ ਗਈ ਹੈ। ਕਰਤ ਭਇਓ ਬਹੁ ਭਾਂਤ ਵਡਾਈ। ਫਿਰ ਗੁਰੂ ਰਾਮਦਾਸ ਸਾਹਿਬ ਜੀ ਦੀ ਬੜੇ ਤਰ੍ਹਾਂ ਵਡਿਆਈ ਕਰਨ ਲੱਗ ਪਿਆ ਹੈ। ਕਿਰਪਾ ਦ੍ਰਿਸ਼ਟ ਗੁਰ ਹੇਰਨ ਕਰੀ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਭਰੀ ਨਿਗਾਹ ਨਾਲ ਵੇਖਣਾ ਕੀਤਾ। ਜਿਸ ਤੇ ਦੁਰਮਤ ਤਿਸ ਕੀ ਹਰੀ। ਜਿਸ ਮਿਹਰ ਦੀ ਨਿਗਾਹ ਨਾਲ ਇਹਦੀ ਜਿਹੜੀ ਖੋਟੀ ਮਤ ਸੀ ਉਹ ਨਾਸ਼ ਕਰ ਦਿੱਤੀ। ਕਹਿਣ ਲੱਗਿਓ ਜਾਗੇ ਮਮ ਭਾਗਾ। ਉਸ ਵੇਲੇ ਹਰ ਸਾਮ ਤਪਾ ਕਹਿਣ ਲੱਗਿਆ ਮਾਰਾ ਮੇਰੇ ਤੇ ਕੋਈ ਚੰਗੇ ਜਾਗ ਭਾਗ ਜਾਗ ਪਏ। ਅਨਰਾਗਤ ਰਾਵਰ ਮੁਖ ਲਾਗਾ। ਜਿਸ ਕਰਕੇ ਪ੍ਰੇਮੀ ਪਿਆਰਾ ਹੋਇਆ ਮੈਂ ਆਪਦੇ ਮਾਰਾ ਮੁਖ ਲਗਾ ਦਰਸ਼ਨ ਕੀਤੇ। ਜਬ ਤੁਮ ਕਿਰਪਾ ਕਰੋ ਲਖ ਦਾਸ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਤੁਸੀਂ ਆਪਣਾ ਦਾਸ ਜਾਣ ਕੇ ਕਿਸੇ ਤੇ ਕਿਰਪਾ ਕਰਦੇ ਹੋ ਤਬ ਉਰ ਦੇਤੇ ਤੁਰਤ ਪ੍ਰਕਾਸ਼। ਉਦੋਂ ਹਿਰਦੇ ਵਿੱਚ ਜਿਹੜਾ ਵਾਹਿਗੁਰੂ ਦਾ ਗਿਆਨ ਦਾ ਪ੍ਰਕਾਸ਼ ਬੜੀ ਛੇਤੀ ਹਿਰਦੇ ਵਿੱਚ ਦੇ ਦਿੰਦੇ ਹੋ। ਮੋਹ ਮਨ ਮਾਨੀ ਮਾਨ ਮਹਾਨ। ਇਹ ਗੁਰੂ ਰਾਮਦਾਸ ਸਾਹਿਬ ਜੀ ਮੈਂ ਸੱਚ ਕਹਿੰਦਾ ਮੇਰਾ ਜਿਹੜਾ ਮਨ ਹੈ ਮਾਨ ਨਾਲ ਹੰਕਾਰ ਨਾਲ ਬੜਾ ਮਾਨੀ ਹੋ ਰਿਹਾ ਸੀ, ਮਹਾਨ ਬੜਾ ਹੰਕਾਰੀ ਹੋ ਰਿਹਾ ਸੀ। ਮਹਿਮਾ ਨਹਿ ਮਾਨੀ ਮਤ ਹਾਨ। ਮੇਰੀ ਬੁੱਧੀ ਮਾਰਾ ਨਾਸ ਹੋ ਗਈ ਹੰਕਾਰ ਕਰਕੇ, ਕੋਲ ਰਹਿੰਦੇ ਆਪ ਜੀ ਦੀ ਮਹਿਮਾ ਮੈਂ ਮੰਨੀ ਨੀ ਜਾਣੀ ਨੀ। ਸਨਮੁਖ ਬੋਲਿਓ ਮੈਂ ਬਹੁ ਭੂਲਾ। ਮੈਂ ਤਾਂ ਮਾਰਾ ਬਹੁਤ ਭੁੱਲ ਕਰ ਬੈਠਾ ਆਪ ਜੀ ਦੇ ਸਾਹਮਣੇ ਬੋਲਦਾ ਰਿਹਾ। ਪ੍ਰਤਕੂਲਨ ਪਰ ਤੁਮ ਅਨੁਕੂਲਾ। ਮਾਰਾ ਆਪ ਜੀ ਦੇ ਜਿਹੜੇ ਉਲਟ ਬੋਲਦੇ ਉਲਟ ਚੱਲਦੇ ਉਹਨਾਂ ਦੇ ਵੀ ਅਨਸੂਰ ਹੈ, ਉਹਨਾਂ ਤੇ ਵੀ ਕਿਰਪਾ ਕਰਦੇ ਹੋ। ਅਸ ਦਾਤੇ ਤੁਮ ਤਿਆਗਹ ਜੋਏ। ਇਹੋ ਜਿਹੇ ਜਿਹੜੇ ਦਾਤੇ ਤੁਸੀਂ ਹੋ ਜਿਹੜਾ ਤੁਹਾਨੂੰ ਮਹਾਰਾਜ ਛੱਡ ਦੇਵੇ। ਸੋ ਮੂਰਖ ਲੈ ਸਭ ਕੁਛ ਖੋਏ। ਉਹ ਤਾਂ ਮਹਾਰਾ ਮਨੁੱਖ ਸਿਆਣਾ ਨਹੀਂ ਹੁੰਦਾ, ਉਹ ਮੂਰਖ ਹੁੰਦਾ, ਉਹ ਤਾਂ ਸਭ ਕੁਛ ਹੀ ਗੁਆ ਲੈਂਦਾ ਹੈ। ਅਬ ਮਨ ਜਾਣਿਓ ਸੰਤ ਮਹਾਤਮ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਜਿਹੜੇ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਸੰਤ ਮਹਾਤਮਾ ਉਹਨਾਂ ਦੇ ਮਹਾਤਮ ਨੂੰ ਮੈਂ ਜਾਣ ਲਿਆ ਹੈ। ਜਿਸ ਤੇ ਪ੍ਰਾਪਤ ਗਿਆਤਾ ਆਤਮ। ਜਿਹਨਾਂ ਸਿਮਰਨ ਵਾਲਿਆਂ ਕਦੇ ਸੰਗ ਕਰਕੇ ਜਿਹੜਾ ਆਪਣਾ ਆਤਮਾ ਉਹਦੀ ਗਿਆਤ ਪ੍ਰਾਪਤ ਹੁੰਦੀ, ਸਮਝ ਪ੍ਰਾਪਤ ਹੁੰਦੀ, ਉਹਦੀ ਲਖਤਾ ਹੁੰਦੀ ਹੈ। ਤਾਜ ਪਖੰਡ ਗੁਰ ਕੋ ਸਿੱਖ ਹੋਇਓ। ਕਵੀ ਜੀ ਕਹਿੰਦੇ ਹਰਬੰਸ ਤਵਾ ਪਖੰਡ ਕਰਨਾ ਜਾਂ ਛੱਡ ਕੇ ਗੁਰੂ ਰਾਮਦਾਸ ਸਾਹਿਬ ਦਾ ਸਿੱਖ ਹੋ ਗਿਆ। ਮਿਲ ਸਤ ਸੰਗਤ ਮਹਿ ਸੁਖ ਜੋਇਓ। ਤਾਂ ਸੰਗਤ ਵਿੱਚ ਮਿਲ ਕੇ ਜਿਹੜਾ ਆਤਮ ਸੁਖ ਉਹਨੂੰ ਇਹਨੇ ਤੱਕਿਆ ਹੈ। ਨਿਕਟ ਰਹੇ ਕਬ ਅੰਤ ਸਿਧਾਰੈ। ਹਾਂ, ਮਹਾਰਾਜ ਦੇ ਹਜ਼ੂਰ ਵਿੱਚ ਵੀ ਰਹਿ ਜਾਂਦਾ, ਕਦੇ ਕਦੇ ਹੋਰ ਪਾਸੇ ਵੀ ਚਲਾ ਜਾਂਦਾ। ਸ੍ਰੀ ਗੁਰ ਪਗ ਪੰਕਜ ਉਰ ਧਾਰੈ। ਭਾਵੇਂ ਕਿਤੇ ਹੋਵੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਜਿਹੜਾ ਧਿਆਨ ਹਿਰਦੇ ਵਿੱਚ ਇਹ ਧਾਰਦਾ ਹੈ। ਨਿਤ ਸਿੱਖ ਦੇਸ਼ ਵਿਦੇਸ਼ਨ ਆਵੇ ਹੈ। ਹਾਂ, ਇਸ ਤਰ੍ਹਾਂ ਗੁਰੂ ਕੇ ਸਿੱਖ ਸੇਵਕ ਇਹਦੇ ਵਾਂਗ ਦੇਸਾਂ ਪ੍ਰਦੇਸਾਂ ਤੋਂ ਚੱਲ ਚੱਲ ਕੇ ਆਉਂਦੇ ਹਨ। ਲੱਗੇ ਦਰਬ ਅਰਪਨ ਹਰ ਖਾਵੈ ਹੈ। ਪ੍ਰਸੰਗ ਅੱਗੇ ਹੋਰ ਚੱਲ ਪਿਆ ਹੈ ਤੇ ਸਮਾਂ ਪੂਰਾ ਹੀ ਹੋ ਗਿਆ ਹੈ, ਜਿਸ ਕਰਕੇ ਅਗਲਾ ਜਿਹੜਾ ਪ੍ਰਸੰਗ ਹੈ, ਜਿਵੇਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਹਮੇਸ਼ਾ ਮਾਇਆ ਦੇ ਢੇਰ ਲੱਗੇ ਰਹਿੰਦੇ ਹੈ, ਉਹ ਕਾਰਨ ਕੀ ਸੀ ਵੀ ਇੰਨੀ ਮਾਇਆ, ਵੀ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਗ੍ਰਹਿਣ ਹੀ ਨਹੀਂ ਕਰਦੇ ਸਨ, ਇਹਨਾਂ ਨੇ ਇੰਨੀ ਮਾਇਆ ਕਿਵੇਂ ਗ੍ਰਹਿਣ ਕਰ ਲਈ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਜੇ ਕਾਰਨ ਹੈ ਵੀ ਉਹ ਇਸ ਕਰਕੇ ਮਾਇਆ ਗ੍ਰਹਿਣ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਨੇ, ਉਹ ਸਾਰਾ ਪ੍ਰਸੰਗ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ, ਅਰਦਾਸ ਵੀ ਜੁੜੀਏ। ਤਜ ਪਖੰਡ ਗੁਰ ਕੋ ਸਿੱਖ ਹੋਇਓ, ਮਿਲ ਸਤ ਸੰਗਤ ਮਹਿ ਸੁਖ ਜੋਇਓ, ਨਿਕਟ ਰਹੇ ਕਬ ਅਨਤ ਸਿਧਾਰੈ, ਸ੍ਰੀ ਗੁਰ ਪਗ ਪੰਕਜ ਉਰ ਤਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।